ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਸਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਆ ਇੱਕ ਦਿਨ ਬੂੜੇ ਕੇ ਮਨ ਆਈ ਹਾਂ ਭੀ ਸੇਵ ਕਰਾਂ ਅਧਕਾਈ ਸਦਾ ਰਹਾਂ ਆਇਸ ਅਨੁਸਾਰੀ ਤਦਪ ਕਿਰਪਾ ਲਹਿਣੇ ਪਰ ਭਾਰੀ ਇੱਕ ਦਿਨ ਬੂੜੇ ਕੇ ਮਨ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਗੁਰਸਿੱਖ ਸੰਗਤਾਂ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ ਕਰਦੇ ਹੋਏ ਸੰਗਤ ਰੂਪ ਜੁੜ ਕੇ ਗੁਰਬਾਣੀ ਦੇ ਕੀਰਤਨ ਤੋਂ ਉਪਰੰਤ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਸਰਵਣ ਕਰਦੇ ਹੋ ਜੋ ਕਾਫੀ ਸਮੇਂ ਤੋਂ ਹੀ ਮੁੜ ਤੋਂ ਪ੍ਰਾਰੰਭ ਹੋਇਆ ਹੋਇਆ ਹੈ। ਕੱਲ੍ਹ ਦੇ ਪ੍ਰਸੰਗ ਵਿੱਚ ਆਪਾਂ ਵਿਸਥਾਰ ਨਾਲ ਸੁਣੀ ਲਏ ਜਿਸ ਤਰ੍ਹਾਂ ਸ੍ਰੀ ਲਹਿਣਾ ਜੀ ਦੇ ਉੱਪਰ ਆਪ ਗੁਰੂ ਅੰਗਦ ਦੇਵ ਮਹਾਰਾਜ ਜੀ ਉੱਪਰ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਜ਼ਿਆਦਾ ਨਿਗਾਹ ਹੈ, ਜ਼ਿਆਦਾ ਕਿਰਪਾ ਹੈ। ਜਿੰਨੇ ਗੁਰੂ ਕੇ ਸਿੱਖ ਸੇਵਕ ਹੈ ਜਦੋਂ ਆਪੋ ਵਿੱਚ ਹੀ ਰਲ ਮਿਲ ਕੇ ਬੈਠਦੇ ਵਿਚਾਰਾਂ ਕਰਦੇ ਹੈ, ਜਦੋਂ ਆਪੋ ਵਿੱਚ ਇਹ ਵੀ ਗੱਲ ਕਰਦੇ ਹੈ ਵੀ ਅਨੁਮਾਨ ਤੋਂ ਪਤਾ ਚੱਲ ਰਿਹਾ ਹੈ ਵੀ ਸ੍ਰੀ ਲਹਿਣਾ ਉੱਪਰ ਮਹਾਰਾਜ ਦੀ ਜ਼ਿਆਦਾ ਨਜ਼ਰ ਹੈ। ਸੱਚਖੰਡ ਗਮਨ ਕਰਨ ਤੋਂ ਪਹਿਲਾਂ ਇਹਨਾਂ ਨੂੰ ਆਪਣੇ ਥਾਂ ਜਾ ਨਿਸ਼ੀਨ ਕਰ ਜਾਣਗੇ, ਗੁਰਸਾ ਗੱਦੀ ਦੇ ਤਖ਼ਤ ਉੱਪਰ ਸਜਾ ਜਾਣਗੇ, ਕਿਉਂਕਿ ਯੋਗਤਾ ਵੀ ਇਹੀ ਹੈ। ਹਰ ਥਾਂ 'ਤੇ ਇਹ ਪਰਖ ਵਿੱਚ ਪੂਰੇ ਉਤਰੇ ਹਨ, ਦਾਨਕ ਰੂਪ ਧਾਰੇ, ਸਾਰੇ ਸਿੱਖ ਭਰਮ ਭਟਕ ਗਏ। ਜਦੋਂ ਗੁਰੂ ਮਹਾਰਾਜ ਨੇ ਮੁਰਦਾ ਖਾਣ ਲਈ ਕਿਹਾ ਸੀ ਫਿਰ ਤਾਂ ਕੋਈ ਵੀ ਨਹੀਂ ਰਿਹਾ, ਸਭ ਝਾੜੀਆਂ ਦੇ ਓਹਲੇ ਹੋ ਗਏ ਸਨ। ਇਹ ਮੁਰਦਾ ਖਾਣ ਨੂੰ ਵੀ ਤਿਆਰ ਹੋ ਗਏ ਸਨ। ਇਸ ਕਰਕੇ ਇਹੀ ਵਰਤਾ ਗੱਦੀ ਦੇ ਯੋਗ ਹਨ। ਇਧਰ ਜੋ ਗੁਰੂ ਨਾਨਕ ਸਾਹਿਬ ਦੀ ਪਤਨੀ ਹੈ ਉਹਨੂੰ ਅੱਗੇ ਤੋਂ ਅੱਗੇ ਸੁਣ ਕੇ ਪਤਾ ਚੱਲ ਗਿਆ ਵੀ ਗੁਰੂ ਕੇ ਸਿੱਖ ਇਹ ਕਹਿ ਕਹਾ ਰਹੇ ਨੇ, ਇੱਕ ਘਬਰਾਹਟ ਵਿੱਚ ਆ ਗਏ ਹਨ। ਪਤੀ ਸਤਿਗੁਰਾਂ ਦੇ ਕੋਲ ਆ ਬੈਠੇ ਅਤੇ ਕਹਿਣ ਲੱਗੇ ਮਹਾਰਾਜ ਆਪਣੇ ਪੁੱਤਰਾਂ ਨੂੰ ਜੋ ਬਹੁਤ ਸਿਆਣੇ ਹੈ ਉਹਨਾਂ ਨੂੰ ਛੱਡ ਕੇ ਦਾਸ ਨੂੰ ਕਿਵੇਂ ਵੱਡਾ ਕਰਿਆ ਚਾਹੁੰਦੇ ਹਾਂ। ਇਹਨਾਂ ਪੁੱਤਰਾਂ ਕਰ ਕਰਕੇ ਆਸਮਾਨ ਚੱਲਦੀ ਕੁਲ ਚੱਲਦੀ ਹੈ। ਜੇ ਪੁੱਤਰ ਨਾ ਹੋਣ ਤਾਂ ਕੋਈ ਨਹੀਂ ਕਹਿੰਦਾ ਵੀ ਇਹ ਫਲਾਨਿਆਂ ਦੇ ਉਹ ਹੁੰਦੇ ਹੈ ਅਤੇ ਕਹਿੰਦੇ ਇਹ ਫਲਾਨਾ ਦੀ ਸੰਤਾਨ, ਇਹਨਾਂ ਦੇ ਦਾਦੇ ਪੜਦਾਦੇ ਆਹ ਸਨ। ਸੋ ਇਸੇ ਤਰ੍ਹਾਂ ਕਰਕੇ ਦੁਨੀਆਂ ਵਿੱਚ ਜਿਹੜਾ ਨਾਂ ਹੈ ਉਹ ਵੀ ਪੁੱਤਰਾਂ ਕਰਕੇ ਹੀ ਰੋਸ਼ਨ ਰਹਿੰਦਾ ਹੈ। ਪਹਿਲੇ ਜਿਹਨੇ ਤ੍ਰਿਤੇ ਵਿੱਚ ਹੋਏ, ਦੁਆਪਰ ਵਿੱਚ ਅਵਤਾਰ ਹੋਏ ਹੈ, ਸਭ ਨੇ ਆਪਣੇ ਪੁੱਤਰਾਂ ਨੂੰ ਸਭ ਕੁਛ ਦਿੱਤਾ ਹੈ। ਤੁਸੀਂ ਉਹ ਰੀਤੀ ਨੂੰ ਛੱਡ ਕੇ ਕਿਉਂ ਨਿਉਂ ਰੀਤੀ ਕਰਿਆ ਚਾਹੁੰਦੇ ਹੋ? ਇਹਨਾਂ ਵਿੱਚ ਕੀ ਔਗੁਣ ਹੈ? ਉਸ ਵੇਲੇ ਮਹਾਰਾਜ ਜਾਣਦੇ ਸਨ ਵੀ ਇਹ ਬਚਨ ਨਹੀਂ ਮੰਨਦੇ। ਕਹਿਣ ਲੱਗੇ ਮਹਾਰਾਜ ਇਹ ਤਾਂ ਸਾਰੇ ਬਚਨ ਹੀ ਮੰਨਦੇ ਹੈ, ਫਿਰ ਆਪ ਜੀ ਨੇ ਇਹਨਾਂ ਦੇ ਬੈਠੇ ਹੀ ਪਰਖ ਕਰਕੇ ਦਿਖਾ ਦਿੱਤਾ ਸੀ ਕਿ ਬਿੱਲੀ ਜੀ ਮਰੀ ਜੀ ਚੂਹੀ ਜਿੱਥੇ ਮਹਾਰਾਜ ਬੈਠੇ ਸੀ ਉਹ ਤੋਂ ਥੋੜ੍ਹਾ ਜਿਹਾ ਦੂਰ ਛਿੜ ਕੇ ਭੱਜ ਗਈ ਸਿੱਖਾਂ ਦੀ ਡਰਾਈ ਹੋਈ। ਪਰ ਕਰਨ ਲਈ ਮਹਾਰਾਜ ਨੇ ਸ੍ਰੀ ਚੰਦ ਨੂੰ ਕਿਹਾ ਵੀ ਉਹ ਪਈ ਹੈ ਮਰੀ ਹੋਈ, ਤੂੰ ਚੁੱਕ ਕੇ ਬਾਹਰ ਸੁੱਟਿਆ, ਇੱਥੇ ਬੁਰੀ ਲੱਗਦੀ ਹੈ। ਇਹ ਕੁਛ ਹੋਰ ਹੀ ਬੋਲਿਆ ਹੈ। ਕਹਿਣ ਲੱਗਾ ਮਹਾਰਾਜ ਜਿਵੇਂ ਕੋਈ ਮਦਾਰੀ ਲੋਕ ਕਈ ਤਰ੍ਹਾਂ ਦੇ ਉਹ ਤਮਾਸ਼ੇ ਜੇ ਕਰਦੇ ਕਈ ਕੁਝ ਕਰਕੇ ਵਿਖਾ ਦਿੰਦੇ ਆ ਨਾ, ਉਵੇਂ ਤੁਸੀਂ ਕਰਦੇ ਹੋ ਇਹ ਖੇਡ ਜੀ। ਪਹਿਲਾਂ ਵੀ ਤੁਸੀਂ ਸਿੱਖਾਂ ਨੂੰ ਰੁਪਈਏ ਦਿਖਾ ਤੇ ਬੁਰਾ ਦਿਖਾ ਤੀਆਂ, ਫਿਰ ਮੁਰਦਾ ਦਿਖਾ ਤਾ, ਫਿਰ ਕੜਾਹ ਪ੍ਰਸ਼ਾਦ ਬਣਾ ਕੇ ਦਿਖਾ ਤਾ ਸੀ। ਇਹੀ ਕੋਈ ਮਦਾਰਿਆਂ ਵਾਂਗੂ ਤੁਹਾਡੀ ਚੇਸ਼ਟਾ ਹੈ ਵੀ ਇਹ ਆ ਕਰਤਾ ਹੈ, ਮੈਂ ਨਹੀਂ ਇਹ ਕਰਾਂਗਾ। ਇਸ ਤਰ੍ਹਾਂ ਕਰਦਿਆਂ ਤਾਂ ਮੇਰੀ ਉਪਮਾ ਵਡਿਆਈ ਘੱਟ ਹੁੰਦੀ ਹੈ ਵੀ ਗੁਰੂ ਕਾ ਪੁੱਤਰ ਹੋ ਕੇ ਆਹ ਕੁਛ ਮਰੀਆਂ ਚੀਜ਼ਾਂ ਸਿਰਦਾ ਫਿਰਦਾ। ਇਸੇ ਤਰ੍ਹਾਂ ਫਿਰ ਲਖਮੀ ਚੰਦ ਨੂੰ ਕਿਹਾ ਵੀ ਪੁੱਤਰ ਤੂੰ ਹੀ ਉੱਠ, ਤੂੰ ਹੀ ਇਹਨੂੰ ਚੱਕ ਕੇ ਪਰੇ ਸੁੱਟ। ਇਹ ਕਹਿਣ ਲੱਗਿਆ ਪਿਤਾ ਜੀ ਤੁਸੀਂ ਜਾਣਦੇ ਹੋ, ਤੁਸੀਂ ਬਹੁਤ ਸਿਆਣੇ ਹੋ, ਭਾਵ ਵਿਅੰਗ ਨਾਲ ਕਿਹਾ ਤੁਸੀਂ ਦੀਵਾਨੇ ਮਸਤਾਨੇ ਹੋ, ਤੁਸੀਂ ਕਹੀ ਜਾਂਦੇ ਅਸੀਂ ਮੰਨਦੇ ਕੋਈ ਨਹੀਂ ਹਾਂ, ਇਸ ਕਰਕੇ ਮੈਂ ਨਹੀਂ ਇਹਨੂੰ ਚੁੱਕ ਕੇ ਸਿਰਾਂਗਾ। ਹਾਂ ਦਾਸ ਬਹੁਤ ਹੈਗੇ ਹੈ, ਉਹ ਕਹਿ ਰਿਹਾ ਤਾਂ ਉਹਨੂੰ ਕਹਿ ਰਿਹਾਗਾ ਅੱਗੇ ਕਿਸੇ ਸੇਵਕ ਨੂੰ ਚੁੱਕ ਕੇ ਬਾਹਰ ਸੁੱਟ ਆਉਣਗੇ। ਉਸ ਤੋਂ ਬਾਅਦ ਸ੍ਰੀ ਲਹਿਣਾ ਜੀ ਨੂੰ ਇਸ਼ਾਰਾ ਕੀਤਾ ਵੀ ਗੁਰੂ ਕੇ ਪਰਮੇਸ਼ਰ ਦੇ ਪਿਆਰੇ ਤੋਂ ਹੀ ਇਹ ਕਰਿਆ ਕਰ, ਚੁੱਕ ਸੁੱਟ। ਹਜੇ ਅੱਧਾ ਬਚਨੀ ਮੁੱਖ ਤੋਂ ਨਿਕਲਿਆ ਸੀ, ਝੱਟ ਹੀ ਉੱਠ ਕੇ ਆਪ ਜੀ ਨੇ ਉਹ ਮਰੀਜ਼ ਚੁੱਕੀ ਹੈ ਅਤੇ ਬਾਹਰ ਸਿੱਟ ਆਏ, ਹੱਥ ਜੋੜ ਕੇ ਆ ਮੱਥਾ ਟੇਕਿਆ ਹੈ। ਗੁਰੂ ਮਹਾਰਾਜ ਕਹਿਣ ਲੱਗੇ ਦੇਖ ਸੁਲੱਖਣੀ ਪਤਨੀ ਆਪਣੇ ਪੁੱਤਰ ਹੈ ਅਤੇ ਤੇਰੇ ਸਾਹਮਣੇ ਦੇਖ ਲੈ ਇਹਨਾਂ ਨੇ ਕੀ ਕੁਝ ਬੋਲਿਆ, ਕੀ ਜਵਾਬ ਦਿੱਤਾ ਹੈ। ਉਹ ਦੂਜੇ ਦਾ ਕਿਸੇ ਦਾ ਪੁੱਤਰ ਹੈ, ਉਹ ਝਟਪਾਟੀ ਹੁਕਮ ਨੂੰ ਮੰਨਦਾ ਹੈ ਅਤੇ ਉਹਦੇ 'ਤੇ ਫੁੱਲ ਚੜਾਉਂਦਾ ਹੈ, ਜਿਹੜਾ ਹੁਕਮ ਮੰਨੇ ਅੱਗਿਆ ਵਿੱਚ ਚੱਲੇ ਉਸੇ ਨੂੰ ਸਭ ਕੁਝ ਦੇਣਾ ਯੋਗ ਹੁੰਦਾ ਹੈ ਕਿ ਦੂਜਿਆਂ ਨੂੰ। ਉਹ ਪ੍ਰਤੱਖ ਦੇ ਕੇ ਫਿਰ ਚੁੱਪ ਜੀ ਹੋ ਗਈ, ਨਿੰਮੋ ਝੋਣੀ ਜੀ ਹੋ ਕੇ ਚਲੀ ਗਈ ਸੀ। ਇਹਦੀ ਫਿਰ ਤਸੱਲੀ ਕਰਾਉਣ ਵਾਸਤੇ ਇੱਕ ਦਿਨ ਫਿਰ ਮਹਾਰਾਜ ਨੇ ਇਸ ਤਰ੍ਹਾਂ ਦੀ ਲੀਲਾ ਕੀਤੀ ਹੈ। ਸਾਰਿਆਂ ਦੇ ਬੈਠਿਆਂ ਹੋਇਆਂ ਹੀ ਇੱਕ ਕਟੋਰਾ ਜਾਂ ਕਾਂਸ਼ੀ ਦਾ ਸੀ, ਉਹ ਚੁੱਕ ਕੇ ਜਿੱਥੇ ਉਹ ਬਹੁਤਾ ਚਿੱਕੜ ਜਾ ਪਾਣੀ ਖੜ੍ਹਾ ਉੱਥੇ ਸੁੱਟ ਦਿੱਤਾ ਹੈ। ਫਿਰ ਸ੍ਰੀ ਚੰਦ ਨੂੰ ਕਿਹਾ, ਪੁੱਤਰ ਉਹ ਕਟੋਰਾ ਜਾ ਕੱਢ ਕੇ ਲਿਆ ਪਾਣੀ ਵਿੱਚੋਂ, ਚਿੱਕੜ ਵਾਲਾ ਪਾਣੀ ਹੈ ਮੇਰਾ, ਮੇਰੇ ਤਾਂ ਕੱਪੜੇ ਕੀਮਤੀ ਪਾਏ ਆ ਸਾਰੇ ਖਰਾਬ ਹੋ ਜਾਣਗੇ, ਮੈਂ ਨਹੀਂ ਇਹਦੇ ਵਿੱਚ ਪ੍ਰਵੇਸ਼ ਕਰਾਂਗਾ। ਹਾਂ ਸੇਵਕ ਨੂੰ ਕਹਿ ਦਿੰਦੇ ਉਹ ਕੱਢ ਲਿਆਏਗਾ। ਇਹ ਲਕਸ਼ਮੀ ਦਾਸ ਨੂੰ ਕਿਹਾ ਵੀ ਤੂੰ ਹੀ ਪੁੱਤਰ ਉੱਠ ਕੇ ਲਿਆ ਕੱਢ ਕੇ। ਇਹਨੇ ਵੀ ਐਸੇ ਜਵਾਬ ਦੇ ਦਿੱਤਾ ਹੈ। ਉਸ ਤੋਂ ਬਾਅਦ ਸ੍ਰੀ ਲਹਿਣਾ ਜੀ ਨੂੰ ਕਿਹਾ ਵੀ ਹੈ ਪਰਮੇਸ਼ਰ ਦੇ ਪਿਆਰੇ, ਤੂੰ ਇਹ ਕੱਢ ਕੇ, ਆਪ ਜੀ ਦੇ ਵੀ ਕੀਮਤੀ ਕੱਪੜੇ ਪਾਏ ਸੀ, ਸਣੇ ਕੱਪੜਿਆਂ ਛਾਲ ਮਾਰੀ ਹੈ, ਕੱਪੜੇ ਤਾਂ ਭਾਵੇਂ ਸਾਰੇ ਉਹ ਚੱਕਣ ਨਾਲ ਭਿੱਜ ਗਏ, ਖਰਾਬ ਹੋ ਗਏ, ਪਛਾਣੇ ਨਹੀਂ ਜਾਂਦੇ ਵੀ ਇਹ ਕੌਣ ਹੈ। ਔਰ ਆਗਿਆ ਮੰਨਣ ਵਿੱਚ ਦੇਰੀ ਨਹੀਂ ਕੀਤੀ, ਉਸੇ ਤਰ੍ਹਾਂ ਉਹ ਕੱਢ ਕੇ ਲੰਗਰ ਵਿੱਚ ਆ ਕੇ ਮਾਂਝ ਕੇ ਧੋ ਕੇ ਸਫਾਈ ਕਰਕੇ ਗੁਰੂ ਮਹਾਰਾਜ ਅੱਗੇ ਕਟੋਰਾ ਜਿਹਾ ਲਿਆ ਰੱਖਿਆ ਹੈ। ਉਸ ਵੇਲੇ ਫਿਰ ਪਤਨੀ ਵੇਖ ਕੇ ਚੁੱਪ ਚਾਪ ਹੋ ਗਈ ਵੀ ਜੋ ਪਤੀ ਸਤਿਗੁਰੂ ਕਹਿੰਦੇ ਗੱਲ ਤਾਂ ਠੀਕ ਹੈ, ਇਹ ਯਥਾਰਥੀ ਕਹਿ ਰਿਹਾ, ਪਰ ਫਿਰ ਵੀ ਪੁੱਤਰਾਂ ਦਾ ਮੋਹ ਹੈ ਅੰਦਰ ਇਹੀ ਹੈ ਵੀ ਇਹਨਾਂ ਨੂੰ ਸਾਰਾ ਕੁਛ ਦੇ ਕੇ ਜਾਣ, ਪਰ ਇਹ ਆਗਿਆ ਤੋਂ ਬਾਹਰੇ ਚੱਲਦੇ ਸਨ, ਇਸੇ ਕਰਕੇ ਸੱਤਾ ਬਲਵੰਡਾ ਦੀ ਬਾਰ ਦੇ ਵਿੱਚ ਇਹਨਾਂ ਪੁੱਤਰਾਂ ਦੇ ਸੰਬੰਧ ਵਿੱਚ ਲਿਖਿਆ, ਪੁੱਤਰੀ ਪੌਲ ਨਾ ਪਾਲਿਓ ਕਰ ਪੀਰੋ ਕੰਨ ਪੁਰਟੀ ਹੈ, ਦਿਲ ਖੋਟਾ ਆਕੀ ਫਿਰਨ ਬੰਨ ਭਾਰ ਉਚੈਨ ਛੱਟੀਏ। ਵੀ ਪੁੱਤਰਾਂ ਨੇ ਕਿਸੇ ਨੇ ਵੀ ਸਮੇਂ ਵੀ ਕੌਲ ਕੀ ਬਚਨ ਨਹੀਂ ਪਾਲਿਆ, ਬਚਨ ਨਹੀਂ ਮੰਨਿਆ ਹੈ, ਨਹੀਂ ਤਾਂ ਮਹਾਰਾਜ ਨੇ ਘਰ ਪੀਰੋ ਕਹਿੰਦੇ ਪੀਰ ਬਣਾ ਲੈਣਾ ਸੀ, ਗੁਰੂ ਬਣਾ ਲੈਣਾ ਸੀ। ਇਸ ਕਰਕੇ ਪੀਰ ਕਰਨ ਵੱਲੋਂ ਗੁਰੂ ਬਣਾਉਣ ਵੱਲੋਂ ਮਹਾਰਾਜ ਨੇ ਕਹਿੰਦੇ ਕੰਨ ਨੂੰ ਮੋਢੇ ਦਾ ਮੋਢਾ ਮੋੜ ਲਿਆ, ਕੰਢ ਫੇਰ ਲਈ, ਵੀ ਇਹ ਨਹੀਂ ਯੋਗ ਹੈਗੇ। ਸੱਤਾ ਬਲਵੰਡ ਜੀ ਕਹਿੰਦੇ ਦਿਲ ਖੋਟਾ ਆਕੀ ਫਿਰਨਾ, ਦਿਲ ਦੇ ਖੋਟੇ ਪੁੱਤਰ ਕਹਿੰਦੇ ਆਕੀ ਹੋਏ ਪਿਓ ਤੋਂ ਫਿਰਦੇ ਸੀ, ਬੰਨ ਭਾਰ ਉਹ ਸ਼ੈਨ ਛੱਟੀਏ, ਪਰ ਇਹ ਕਹਿੰਦੇ ਬੰਨ ਕੇ ਜਿਹੜੀ ਛੱਟ ਹੈ ਨਾ ਉਹ ਚੁੱਕੀ ਹੋਈ ਸੀ ਸਿਰ ਤੇ, ਲੱਦਾ ਹੰਕਾਰ ਦੀ ਛੱਟ ਬੜੀ ਚੁੱਕੀ ਹੋਈ ਸੀ, ਬਹੁਤ ਹੰਕਾਰੀ ਸੀ। ਇਸ ਤਰ੍ਹਾਂ ਉਹ ਸਾਰਾ ਕੁਝ ਜਿਵੇਂ ਆਪ ਜੀ ਨੇ ਪਰਖ ਕਰਕੇ ਦਿਖਾ ਦਿੱਤਾ, ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਬੜੇ ਵਿਸਥਾਰ ਨਾਲ ਸੁਣਿਆ ਸੀ। ਇਸੇ ਤਰ੍ਹਾਂ ਐਸਾ ਕੁਛ ਦੇਖ ਕੇ ਵੀ ਲੈਣਾ ਉੱਪਰ ਜ਼ਿਆਦਾ ਮਿਹਰ ਹੈ, ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਮਨ ਵਿੱਚ ਵੀ ਖਿਆਲ ਆਇਆ ਵੀ ਸੇਵਾ ਤਾਂ ਮੈਂ ਵੀ ਬਹੁਤ ਜ਼ਿਆਦਾ ਕਰਦਾ, ਮਹਾਰਾਜ ਦੀ ਆਗਿਆ ਵਿੱਚ ਹੀ ਰਹਿੰਦਾ, ਇੰਨੀ ਕਿਰਪਾ ਮੇਰੇ 'ਤੇ ਨਹੀਂ ਹੈ, ਇੰਨਾ ਧਿਆਨ ਮੇਰੇ ਵੱਲ ਨਹੀਂ ਜਿੰਨਾ ਇਹਨਾਂ ਵੱਲ ਹੈ, ਕਿਉਂਕਿ ਹੁਣ ਆਪ ਧਰੋਹ ਹੋ ਕੇ ਗੁਰੂ ਹੋ ਕੇ ਆਏ ਹੈ, ਇਹ ਤਾਂ ਸਿਰਫ ਇੱਕ ਸਿੱਖ ਦਾ ਨਾਟਕ ਪੇਸ਼ ਕਰ ਰਹੇ ਹੈ ਗੁਰੂ ਅੰਗਦ ਸਾਹਿਬ ਜੀ, ਇੱਕ ਜਿਹੜਾ ਧਰੋਹੀ ਸਭ ਕੁਛ ਬਖਸ਼ਿਸ਼ ਦਾ ਪਾਤਰ ਬਣ ਕੇ ਆਇਆ, ਉਹਦੀ ਦੂਜਾ ਜਿਹੜਾ ਇਸ ਸਮੇਂ ਬਖਸ਼ਿਸ਼ ਦਾ ਪਾਤਰ ਬਣਿਆ ਉਹ ਕਿਵੇਂ ਰੀਸ ਕਰ ਸਕਦਾ ਹੈ। ਠੀਕ, ਬਾਬਾ ਬੁੱਢਾ ਸਾਹਿਬ ਆਪਣੇ ਥਾਂ ਮਹਾਨ ਹੈ, ਜਿੰਨੇ ਵੀ ਜਾਮੇ ਹੈ ਛੇਵੇਂ ਜਾਮੇ ਤਾਂ ਆਪ ਗੁਰਤਾ ਗੱਦੀ ਤਾਂ ਤਿਲਕ ਦਿੰਦੇ ਰਹੇ ਹੈ, ਪਰ ਜੋ ਧੁਰੋਂ ਗੁਰੂ ਹੋ ਕੇ ਆਏ ਹੈ ਉਹਨਾਂ ਦੀ ਜਿਹੜੀ ਬਰਾਬਰੀ ਬਾਬਾ ਬੁੱਢਾ ਸਾਹਿਬ ਜਾਂ ਹੋਰ ਕੋਈ ਗੁਰੂ ਕਾ ਸਿੱਖ ਨਹੀਂ ਕਰ ਕਰਾ ਸਕਦਾ ਹੈ। ਕਈ ਵਾਰੀ ਐਸਾ ਹੋ ਜਾਂਦਾ ਕਹਿੰਦੇ ਵੀ ਜਿਹੜਾ ਸਿੱਖ ਹੈ ਉਹ ਗੁਰੂ ਹੈ, ਜਿਹੜਾ ਗੁਰੂ ਹੈ ਉਹ ਸਿੱਖ ਹੈ, ਬਾਣੀ ਵਿੱਚੋਂ ਧੁੱਕ ਪੜ੍ਹ ਕੇ ਉਹ ਜਿਹੜਾ ਪਰਖ ਵਿੱਚ ਪੁੱਤਰ ਪੂਰਾ ਉਤਰਿਆ ਉਹ ਸਿੱਖ ਗੁਰੂ ਹੈ, ਜਿਹਨੂੰ ਪਰਖ ਪੂਰਾ ਉਤਰ ਕੇ ਗੁਰੂ ਨੇ ਪਰਿਕਰਮਾ ਕਰਕੇ ਮੱਥਾ ਟੇਕਿਆ ਅਤੇ ਬਚਨ ਕਿਹਾ ਵੀ ਅੱਜ ਤੋਂ ਬਾਅਦ ਇਹ ਸਾਡੇ ਥਾਂ ਹੈ। ਜੇ ਹੁਣ ਕੋਈ ਪੁੱਛੇ ਵੀ ਤੈਨੂੰ ਕਿਹਾ ਮਹਾਰਾਜ ਨੇ ਜਿਹੜੀਆਂ ਪਰਿਕਰਮਾ ਕੀਤੀਆਂ ਕਿ ਆਪੇ ਆਪ ਨਿਰੰਜਨ ਸੋਏ ਹੈ ਤੂੰ, ਅੱਜ ਕੱਲ੍ਹ ਦੇ ਇਸ ਤਰ੍ਹਾਂ ਬਹੁਤੇ ਥਾਂ ਥਾਂ ਸਤਿਗੁਰੂ ਵੀ ਬਣੇ ਬੈਠੇ ਹੈ ਅਤੇ ਬਾਕੀ ਬ੍ਰਹਮ ਗਿਆਨੀ ਤੱਤ ਵੇਤੇ ਵੀ ਬਣੇ ਬੈਠੇ ਹੈ, ਬਾਬੇ ਵੀ ਬਹੁਤ ਬਣੇ ਬੈਠੇ ਹੈ। ਜੇ ਪੁੱਛੀਏ ਕੋਈ ਦੱਸਦੇ ਉਹਦੇ 'ਤੇ ਪੱਲੇ ਪੁੱਲੇ ਕੁਝ ਨਹੀਂ ਹੈ। ਇੱਥੇ ਪਿੰਡ ਵਿੱਚ ਹੈਗੇ ਆ ਕਈ ਕੰਪਿਊਟਰ ਜੇ ਲਈ ਫਿਰਦੇ ਆ, ਦੱਸਦੇ ਆ ਕੁੰਡਲੀਆਂ ਰਾਹੀਂ। ਮਾਤਰ ਕਹਿੰਦੇ ਵੀ ਮੈਂ ਆ ਮੁੱਠੀ 'ਚ ਬੈਠਦਾ, ਤੁਸੀਂ ਦੱਸੋ ਮੈਨੂੰ। ਅਤੇ ਕਹਿੰਦੇ ਨਹੀਂ ਨਹੀਂ ਤੇਰੇ ਨਾਲ ਨਹੀਂ ਗੱਲ, ਮੈਂ ਝੂਠ ਹੀ ਬੋਲਣਾ ਵੀ ਮੁੱਠੀ 'ਚ ਪਤਾ ਨਹੀਂ ਇਹ ਕੀ ਹੈ। ਅਤੇ ਉਹ ਤੁਸੀਂ ਸਾਰਾ ਕੁਛ ਦੱਸੇ ਵੀ ਤੇਰਾ ਤੇਰਾ ਰਿਸ਼ਤਾ ਹੋ ਜਾਊਗਾ ਕਿ ਨਹੀਂ ਹੋਊਗਾ, ਤੇਰਾ ਆਹ ਨਹੀਂ ਤੇ ਨਹੀਂ। ਜੇ ਹੁਣ ਕੋਈ ਪੁੱਛਦਾ ਮਾਤਰ ਗਾ ਵੀ ਮੇਰੀ ਮੁੱਠੀ 'ਚ ਹੀ ਦੱਸ ਦਿਓ ਤਾਂ ਬਾਕੀ ਗੱਲ ਤਾਂ ਕਿੱਧਰ ਰਹਿ ਗਈ ਫਿਰ? ਬਸ ਜਾਣੀ ਉਹ ਝੂਠ ਦੀਆਂ ਦੁਕਾਨਾਂ ਚੱਲੀ ਜਾਂਦੀਆਂ ਆਸੇ ਪਾਸੇ। ਇੱਥੇ ਵੀ ਬੜੀਆਂ ਬਾਬੀਆਂ ਬਣੀਆਂ ਬੈਠੀਆਂ, ਇੱਧਰ ਰੁਦਾਸੀਆਂ ਦੇ ਇੱਕ ਪਰੇ ਕਪੂਰਾ ਪੱਤੀ, ਉੱਧਰ ਬਾਜਾ ਪੱਤੀ, ਇੱਕ ਇੱਧਰ ਝੰਡੇ ਪੱਤੀ, ਲੈਣਾ ਲੱਗੀਆਂ ਪਈਆਂ। ਆਉਂਦਾ ਆਉਂਦਾ ਕੁਛ ਨਹੀਂ ਇਹਨਾਂ ਨੂੰ, ਬੜਾ ਇੱਥੇ ਧੂੰਏ ਜਿਹੇ ਦੇ ਕੇ ਦੱਸਦੀਆਂ। ਕਿਉਂ ਬਣਨ ਵਾਸਤੇ ਤਾਂ ਸਾਰੇ ਤਿਆਰ ਆ, ਦੱਸਣ ਦਸਾਉਣ ਵਾਸਤੇ ਪੱਲੇ ਪਾਉਣ ਵਾਸਤੇ ਕੋਈ ਨਹੀਂ ਹੈ। ਇਸੇ ਕਰਕੇ ਗੁਰੂ ਘਰ ਘਰ ਮਹਾਰਾਜ ਨੇ ਕਿਹਾ ਕਿ ਵੀ ਕਲਯੁਗ ਦਾ ਸਮਾਂ ਐਸਾ ਹੋਊਗਾ, ਘਰ ਘਰ ਹੋਏ ਬਹਿ ਗਏ ਰਾਮਾ ਤਿੰਨ ਤੇ ਸਾਰਿਆਂ ਦਾ ਕੋਈ ਕੰਮ, ਵੀ ਘਰਾਂ ਘਰਾਂ ਜੇ ਰੱਬ ਬਣ ਕੇ ਬਹਿ ਜਾਣਗੇ ਕੰਮ, ਕਹਿੰਦੇ ਕਿਸੇ ਤੋਂ ਨਹੀਂ ਪੂਰਾ ਹੋਣਾ। ਮਤਲਬ ਜਿਹੜੇ ਵਾਸਤੇ ਗਿਆ ਨਾ ਉਹ ਨਹੀਂ, ਉਹ ਸਾਰਾ ਇਹੀ ਲੋਟੂ ਹੈ। ਇਸ ਕਰਕੇ ਕੋਈ ਪਰਖ ਨਹੀਂ ਹੋਈ ਹੈ, ਕੋਈ ਬਖਸ਼ਿਸ਼ ਨਹੀਂ ਹੋਈ, ਆਪੇ ਆਪ ਹੀ ਸਾਰੇ ਕੁਛ ਉਹ ਬਣੇ ਬੈਠੇ ਹਨ। ਪਰ ਧੰਨ ਹੈ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਸਾਰਿਆਂ ਦੇ ਸਾਹਮਣੇ ਪਰਖ ਕਰਕੇ ਅਤੇ ਪੂਰਿਆ ਉਤਰਾ ਦੇ ਕੇ ਫਿਰ ਆਪਣੇ ਥਾਂ 'ਤੇ ਉਹਨਾਂ ਨੂੰ ਬਿਠਾਇਆ ਹੈ। ਜੋਤ ਉਹ ਹਾਜੁਰ ਸਾਹਿ ਸਹਿ ਕਾਇਆ, ਫਿਰ ਪਲਟੀਏ ਫਿਰ ਹੀ ਕਿਹਾ ਜੋ ਤੁਸੀਂ ਹੋ ਅਸੀਂ ਹਾਂ, ਜੋ ਅਸੀਂ ਹਾਂ ਤੁਸੀਂ ਹਾਂ। ਸਾਡੇ ਵਿੱਚ ਅਤੇ ਤੁਹਾਡੇ ਵਿੱਚ ਕੋਈ ਫਰਕ ਨਹੀਂ ਹੈ, ਇੱਕ ਸਿਰਫ ਸਰੀਰ ਕਰਕੇ ਵੱਖਰਾਪਣਾ ਹੈ, ਅੰਦਰਲੀ ਜੋਤ ਕਰਕੇ ਕੋਈ ਫਰਕ ਨਹੀਂ ਹੈ। ਹੋ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਦੀ ਵੀ ਆਪ ਜੀ ਨੇ ਪਰਖ ਕਰ ਲਈ ਸੀ, ਉਹ ਪ੍ਰਸੰਗ ਆ ਰਿਹਾ ਹੈ। ਜਿਵੇਂ ਆਉਂਦਾ ਸੀ ਮਨ ਲਾ ਕੇ ਸੁਣੀਏ ਜੀ। ਇੱਕ ਦਿਨ ਬੂੜੇ ਕੇ ਮਨ ਆਈ, ਆ ਇੱਕ ਦਿਨ ਦੀ ਗੱਲ ਹੈ, ਬਾਬਾ ਬੁੱਢਾ ਸਾਹਿਬ ਜੀ ਦੇ ਮਨ ਦੇ ਵਿੱਚ ਵੀ ਇਸ ਤਰ੍ਹਾਂ ਆ ਗਿਆ ਹੈ। ਹਾਪੀ ਸੇਵ ਕਰੋ ਅਧਿਕਾਈ, ਲੈਣਾ ਜੀ ਵਾਂਗ ਹੋਰ ਗੁਰਸਿੱਖਾਂ ਵਾਂਗ, ਮੈਂ ਵੀ ਗੁਰੂ ਨਾਨਕ ਸਾਹਿਬ ਦੀ ਬਹੁਤ ਤਕੜੀ ਸੇਵਾ ਕਰਦਾ, ਸਦਾ ਰਹਾਂ ਆਇਸ ਅਨੁਸਾਰ ਸੇਵਾ ਕਰਦਾ ਹੋਇਆ, ਗੁਰੂ ਨਾਨਕ ਸਾਹਿਬ ਜੀ ਦੇ ਅਨੁਸਾਰੀ ਹੋ ਕੇ ਵੀ ਰਹਿਣਾ, ਉਹਨਾਂ ਦੀ ਆਗਿਆ ਵਿੱਚ ਵੀ ਚੱਲਦਾ। ਤਦਪ ਕਿਰਪਾ ਲੈਣੇ ਪਰ ਭਾਰੀ, ਤਾਂ ਵੀ ਕਹਿੰਦੇ ਵੀ ਜਿਹੜੇ ਲਹਿਣਾ ਜੀ ਉਹਨਾਂ ਉੱਪਰ ਗੁਰੂ ਨਾਨਕ ਦੀ ਜ਼ਿਆਦੇ ਭਾਰੀ ਕਿਰਪਾ ਜ਼ਿਆਦੀ ਮਿਹਰ ਹੈ। ਅੰਤਰ ਜਾਮੀ ਸ੍ਰੀ ਗੁਰ ਜਾਨੇ, ਇੱਧਰ ਗੁਰੂ ਨਾਨਕ ਸਾਹਿਬ ਦਿਲਾਂ ਦੀਆਂ ਜਾਣਨ ਵਾਲੇ ਹੈ, ਬਾਬਾ ਬੁੱਢਾ ਸਾਹਿਬ ਦੇ ਮਨ ਵਿੱਚ ਜਿਉਂ ਆਇਆ ਹੈ ਉਹ ਜਾਣ ਲਿਆ ਸਮਝ ਕਿਸਕੇ ਪਰਖਨ ਕੀ ਬਿਦ ਠਾਨੀ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਦੇ ਪਰਖ ਕਰਨ ਵਾਲੀ ਵੀ ਵਿਧੀ ਜੀ ਕਰ ਲਈ, ਤਰੀਕਾ ਜਿਹਾ ਬਣਾ ਲਿਆ ਹੈ। ਉਤੇ ਨਿਸਾ ਇੱਕ ਏ ਦੁਆ ਪਾਸਾ, ਇਸ ਤਰ੍ਹਾਂ ਇੱਕ ਰਾਤ ਦੀ ਗੱਲ ਹੈ, ਬਾਬਾ ਬੁੱਢਾ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ, ਭਾਈ ਭਗੀਰਥ ਜੀ, ਭਾਈ ਸਧਾਰਨ ਜੀ, ਵਿਚਾਰਕ ਜਾਣੇ ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਖੋਲ ਕੇ, ਗੁਰੂ ਮਹਾਰਾਜ ਦੇ ਪਾਲ ਸਨ ਬਰਾਜੇ ਹੋਏ। ਬੋਲੇ ਬਚਨ ਤਬ ਹੈ ਸੁਖ ਰਾਸਾ, ਹਾਂ ਸੁਖਾਂ ਦੇ ਖਜ਼ਾਨਾ ਰੂਸ ਗੁਰੂ ਨਾਨਕ ਸਾਹਿਬ ਸਭ ਤੋਂ ਪਹਿਲਾਂ ਉਹ ਬਚਨ ਬੋਲੇ ਬਾਬਾ ਬੁੱਢਾ ਸਾਹਿਬ ਜੀ ਨੂੰ। ਬੂੜੇ ਵਹਿਰ ਨਿਕਸ ਕੈ ਦੇਖ, ਬਾਬਾ ਬੁੱਢਾ ਸਾਹਿਬ ਤੂੰ ਆ ਘਰ ਤੋਂ ਬਾਹਰ ਨਿਕਲ ਕੇ ਤਾਂ ਦੇਖ ਚੰਗੀ ਤਰ੍ਹਾਂ, ਕਿਤਕ ਜਾਮਨੀ ਹੈ ਅਬ ਸੇ ਦੇਖ ਜਿਹੜੀ ਰਾਤ ਹੈ ਵੀ ਹੁਣ ਕਿੰਨੀ ਕੁ ਬਾਕੀ ਰਹਿੰਦੀ ਹੈ, ਜਿੱਤੀ ਰਹੀ ਬਤਾਵੋ ਸੋ, ਬਾਹਰ ਜਾ ਕੇ ਦੇਖ ਕੇ ਆ ਤੇ ਜਿੰਨੀ ਕੁ ਰਾਤ ਬੇ ਰਹਿੰਦੀ ਹੈ ਉਹ ਆ ਕੇ ਸਾਨੂੰ ਦੱਸ। ਕਾਲ ਇਸ਼ਨਾਨ ਭਇਓ ਕੇ ਨ ਹੋ, ਇਹ ਦੱਸ ਵੀ ਬਾਬਾ ਬੁੱਢਾ ਸਾਹਿਬ ਸਵਾ ਪੈਰ ਰਾਤ ਰਹਿੰਦੀ ਹੈ, ਇਸ਼ਨਾਨ ਕਰਨ ਦਾ ਸਮਾਂ ਹੋ ਗਿਆ ਕਿ ਅਜੇ ਨਹੀਂ ਹੋਇਆ। ਨਿਕਸਿਓ ਬੂੜਾ ਦੇਖ ਬਤਾਈ, ਬਾਬਾ ਬੁੱਢਾ ਸਾਹਿਬ ਘਰ ਤੋਂ ਬਾਹਰ ਨਿਕਲੇ ਹੈ ਤੇ ਇਸ ਤਰ੍ਹਾਂ ਆ ਕੇ ਦੱਸਿਆ ਹੈ। ਅਰਦ ਨਿਸਾਬ ਹੈ ਗਤ ਦਾਈ, ਇਹ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਜੀ ਅੱਧੀ ਕੁ ਰਾਤ ਹੈ। ਗੁਰੂ ਕਹਿਓ ਏਤੀ ਅਬ ਨਾਹੀ, ਗੁਰੂ ਮਹਾਰਾਜ ਕਹਿਣ ਲੱਗੇ ਵੀ ਬਾਬਾ ਬੁੱਢਾ ਸਾਹਿਬ ਇਤਨੀ ਰਾਤ ਤਾਂ ਹੈ ਨੀ, ਭਾਵ ਅੱਧੀ ਰਾਤ ਤਾਂ ਹੈ ਨਹੀਂ। ਇੱਕ ਜਾਮ ਜਾਮਨੀ ਆਹੀ, ਕਹਿੰਦੇ ਵੀ ਸਿਰਫ ਇੱਕ ਪੈਰ ਰਾਤ ਬਾਕੀ ਰਹਿੰਦੀ ਹੈ, ਤਿੰਨ ਘੰਟੇ ਰਾਤ ਰਹਿੰਦੀ, ਅੱਧੀ ਰਾਤ ਨਹੀਂ। ਭਲੀ ਪ੍ਰਕਾਰ ਬਿਲੋਕ ਬਹੋਰੀ, ਮਹਾਰਾਜ ਪਰ ਕਰਨ ਲਈ ਕਹਿੰਦੇ ਬਾਬਾ ਬੁੱਢਾ ਸਾਹਿਬ ਫਿਰ ਜਾ ਕੇ ਤੂੰ ਚੰਗੀ ਤਰ੍ਹਾਂ ਵੇਖ ਰਾਤ, ਦੇਹੋ ਬਤਾਏ ਖੋਏ ਮਤ ਭੋਰੀ, ਭੋਲੀਆਂ ਜੱਟਾਂ ਵਾਲੀ ਕਲਮਤ ਜੀ ਗੁਹਾ ਕੇ ਨਾ, ਤੇ ਫਿਰ ਕਹਿੰਦੇ ਦੇਖ ਚੰਗੀ ਤਰ੍ਹਾਂ ਤੇ ਫਿਰ ਆ ਕੇ ਸਾਨੂੰ ਦੱਸ। ਤਬ ਬੂੜੇ ਬਿਖਨੀਕੀ ਭਾਂਤੀ, ਫਿਰ ਬਾਬਾ ਬੁੱਢਾ ਸਾਹਿਬ ਜੀ ਦੂਸਰੀ ਵਾਰ ਗਏ ਹੈ, ਚੰਗੀ ਤਰ੍ਹਾਂ ਦੇਖਿਆ ਹੈ। ਕਹਿਓ ਪ੍ਰਭੂ ਜੀ ਆਦੀ ਰਾਤੀ, ਕਹਿਣ ਲੱਗਿਆ ਹੈ ਪਰਮੇਸ਼ਰ ਸਤਿਗੁਰੂ ਜਿਹੜੀ ਰਾਤ ਹੈ ਉਹ ਅੱਧੀ ਹੀ ਹੈ। ਜਾਮ ਨਹੀਂ ਮੈਂ ਦੇਖੀ ਨੀਕੀ, ਮਹਾਰਾਜ ਮੈਂ ਚੰਗੀ ਤਰ੍ਹਾਂ ਦੇਖਿਆ ਰਾਤ ਪਹਿਰ ਨਹੀਂ ਹੈ, ਤਿੰਨ ਘੰਟੇ ਨਹੀਂ ਹੈ। ਸੁਣ ਬੋਲੇ ਪ੍ਰਿਯ ਸਿੱਖਣ ਜੀ ਕੇ, ਉਹ ਸਵੇਰੇ ਜੋ ਸਿੱਖਾਂ ਦੇ ਪਿਆਰੇ ਗੁਰੂ ਜੀ ਹੈ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੋਲੇ, ਇੱਕ ਜਾਮ ਜਾਮਨੀ ਹੋਈ, ਕਹਿਣ ਲੱਗੇ ਵੀ ਅੱਧੀ ਰਾਤ ਨਹੀਂ ਹੈ, ਰਾਤ ਇੱਕ ਪਹਿਰ ਹੀ ਬਾਕੀ ਰਹਿੰਦੀ ਹੈ। ਤੈਨਹਿ ਭਿਖੀ ਭਲੀ ਬਿਦ ਸੋਈ, ਕਹਿੰਦੇ ਉਹ ਬਾਬਾ ਬੁੱਢਾ ਸਾਹਿਬ ਤੈਂ ਜਿਹੜੀ ਰਾਤ ਹੈ ਚੰਗੀ ਤਰ੍ਹਾਂ ਨਹੀਂ ਦੇਖੀ ਹੈ। ਬਹਰੋ ਬੂੜੇ ਦੇਖ ਆਕਾਸ਼ਾ, ਬਾਬਾ ਬੁੱਢਾ ਸਾਹਿਬ ਜੀ ਤੀਸਰੀ ਵਾਰ ਫੇਰ ਗਏ, ਫੇਰ ਆਕਾਸ਼ ਵੱਲ ਹੀ ਤੱਕਿਆ ਹੈ। ਅਰਧ ਰਾਤਰ ਅਬ ਹੈ ਸੁਖ ਰਾਸਾ, ਫੇਰ ਆ ਕੇ ਤੀਜੀ ਵਾਰ ਕਹਿਣ ਲੱਗੇ ਹੇ ਸੁਖਾਂ ਦੇ ਖਜ਼ਾਨਾ ਰੂਹ ਸਤਿਗੁਰੂ ਅੱਧੀ ਰਾਤ ਹੀ ਹੈ। ਤਿੰਨ ਵਾਰ ਆਉ ਬਚਨ ਹਟਾਏ, ਉਹ ਗੁਰੂ ਮਹਾਰਾਜ ਦੇ ਬਚਨਾਂ ਨੂੰ ਤਿੰਨ ਵਾਰੀ ਮੋੜਿਆ ਹੈ ਇਹਨਾਂ ਨੇ। ਸ੍ਰੀ ਗੁਰ ਕੋ ਆਸ਼ੈ ਨਹਿ ਪਾਏ, ਗੁਰੂ ਮਹਾਰਾਜ ਦਾ ਜਿਹੜਾ ਅੰਦਰਲਾ ਖਿਆਲ ਸੀ ਉਹਨੂੰ ਪਾ ਨੀ ਸਮਝ ਨੀ ਸਕੇ ਵੀ ਮਹਾਰਾਜ ਕਹਿੰਦੇ ਸੀ ਵੈਰ ਰਾਤ ਰਹਿੰਦੀ ਹੈ, ਇਹ ਬਚਨ ਉਲਟਾਈ ਗਿਆ ਹੈ। ਵੀ ਮਹਾਰਾਜ ਦਾ ਆਸਾ ਸੀ ਵੀ ਇਹਨੇ ਸੱਤ ਵਚਨ ਕਹਿਣਾ ਸੀ ਵੀ ਮਹਾਰਾਜ ਪਹਿਰ ਰਾਤ ਹੀ ਰਹਿੰਦੀ ਹੈ। ਲਹਿਣੇ ਸੋ ਬੋਲੇ ਗਤ ਦਾਈ, ਉਸ ਵੇਲੇ ਸ੍ਰੀ ਲਹਿਣਾ ਜੀ ਦੇ ਤਾਈ ਬੋਲੇ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ, ਤੂੰ ਅਬ ਲੋਕ ਵਹਿਰ ਅਬ ਜਾਈ, ਬਈ ਲਹਿਣਾ ਜੀ ਹੁਣ ਬਾਹਰ ਜਾ ਕੇ ਚੰਗੀ ਤਰ੍ਹਾਂ ਦੇਖ। ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਬਾਅਦ ਜਿਹੜਾ ਭਾਈ ਭਗੀਰਥ ਮਲਸੀਹਾ ਨਗਰ ਦਾ ਸੀ, ਦੇਵੀ ਨੂੰ ਮੰਨਣ ਵਾਲਾ ਸਿੱਖ ਬਣਿਆ ਸੀ, ਇਹਨੂੰ ਕਿਹਾ ਵੀ ਤੂੰ ਦੇਖ, ਇਹਨੇ ਵੀ ਬਾਬਾ ਬੁੱਢਾ ਸਾਹਿਬ ਵਾਂਗ ਕਿਹਾ ਕਿ ਅੱਧੀ ਰਾਤ ਹੀ ਹੈ। ਫਿਰ ਜਿਹੜਾ ਭਾਈ ਸਧਾਰਨ ਗੁਰਸਿੱਖ ਸੀ, ਇਹਨੂੰ ਕਿਹਾ ਵੀ ਤੂੰ ਦੇਖ, ਇਹ ਵੀ ਕਹਿਣ ਲੱਗਿਆ ਜੀ ਅੱਧੀ ਰਾਤ ਹੀ ਹੈ, ਬਾਬਾ ਬੁੱਢਾ ਸਾਹਿਬ ਠੀਕ ਕਹਿ ਰਹੇ ਹੈ। ਸ੍ਰੀ ਲਹਿਣਾ ਜੀ ਨੂੰ ਅੱਗੇ ਚੌਥੇ ਨੰਬਰ ਤੇ ਕਿਹਾ ਵੀ ਤੂੰ ਦੇਖ ਬਾਹਰ ਜਾ ਕੇ, ਜੇਤੀ ਨਿਸ ਹੈ ਦੇਹੋ ਬਤਾਈ, ਇੰਨੀ ਕੁ ਵੇ ਰਾਤ ਰਹਿੰਦੀ ਹੈ ਉਹ ਪਰਖ ਕੇ ਆ ਕੇ ਸਾਨੂੰ ਦੱਸ ਦੇ। ਨਿਕਸੋ ਤੂਰਨ ਦੇਰ ਨ ਲਾਈ, ਸ੍ਰੀ ਲਹਿਣਾ ਜੀ ਬੜੀ ਛੇਤੀ ਬਾਹਰ ਨਿਕਲੇ ਹੈ ਤੇ ਇਸ ਤਰ੍ਹਾਂ ਦੇਖਣਾ ਕੀਤਾ ਹੈ। ਉਡਗਨ ਕੋ ਬਿਲੋਕ ਕਹਿ ਬਾਨੀ, ਆਕਾਸ਼ ਦੇਵ ਦੇ ਤਾਰੇ ਵੇਖੇ ਹਨ, ਗੁਰੂ ਮਹਾਰਾਜ ਨੂੰ ਬਚਨ ਕਿਹਾ ਹੈ। ਅਰਦ ਨਿਸਾਬ ਸ੍ਰੀ ਗੁਣ ਖਾਨੀ, ਗੁਣਾਂ ਦੇ ਖਾਣ ਜਿਵੇਂ ਬਾਬਾ ਬੁੱਢਾ ਸਾਹਿਬ ਭਾਈ ਭਗੀਰਥ ਜੀ ਸਧਾਰਨ ਜੀ ਕਹਿੰਦੇ ਆ ਮਹਾਰਾਜ ਗੁਣਾਂ ਦੀ ਖਾਣ ਰਾਤ ਅੱਧੀ ਹੀ ਹੈ। ਗੁਰ ਬੋਲੇ ਦੇਖੋ ਤੁਮ ਨੀਕੇ। ਗੁਰੂ ਮਹਾਰਾਜ ਕਹਿੰਦੇ ਲੈਣਾ ਜੀ ਤੁਸੀਂ ਚੰਗੀ ਤਰ੍ਹਾਂ ਤਾਂ ਵੇਖੋ ਨਾ, ਜਾਮ ਜਾਮਨੀ ਹੈ ਅਬ ਠੀਕੇ। ਕਹਿੰਦੇ ਬਿਲਕੁਲ ਠੀਕ, ਕਹਿੰਦੇ ਰਾਤ ਪੈਰ ਕੀ ਰਹਿੰਦੀ ਹੈ। ਦੋਹਰਾ ਲਹਿਣਾ ਹਿਰਦੈ ਵਿਚਾਰਈ। ਸਵੇਰੇ ਮਹਾਰਾਜ ਤੋਂ ਸੁਣ ਕੇ ਸ੍ਰੀ ਲਹਿਣਾ ਜੀ ਹਿਰਦੇ ਵਿੱਚ ਸੋਚ ਵਿਚਾਰ ਕਰਨ ਲੱਗ ਪਏ ਹੈ ਆਦਿ ਹੀ ਰਾਤ। ਬਾਬਾ ਬੁੱਢਾ ਸਾਹਿਬ ਜੀ ਲੈ ਸਧਾਰਨ ਜੀ ਫਕੀਰ ਸੀ, ਕਹਿੰਦੇ ਰਾਤ ਅੱਧੀ ਹੀ ਹੈ। ਤਦਯਪ ਗੁਰੂ ਸੁਹਾਵ ਜੋ। ਪਰ ਗੁਰੂ ਮਹਾਰਾਜ ਦੇ ਬਚਨਾਂ ਵਿੱਚ ਜਿਹੜੀ ਕੋਈ ਸੁੰਦਰਤਾ ਹੈ, ਸੋਭਨੀਕਤਾ ਬੜਿਆਈ, ਸੋਨਹ ਜਾਣਿਓ ਜਾਤ। ਉਹ ਨੀ ਗੁਰੂ ਕੇ ਬਚਨਾਂ ਵਿੱਚ ਕਿਹੜੀ ਸੁੰਦਰਤਾ, ਕਿਹੜਾ ਮਹਾਰਾਜ ਦਾ ਬਚਨ ਵਿੱਚ ਮਹਾਨਤਾ, ਉਹ ਸਾਥੋਂ ਨੀ ਜਾਣਿਆ ਜਾ ਸਕਦਾ ਹੈ। ਚੌਪਈ ਓ ਮਨ ਗੁਣ ਕੈ ਬੈਨ ਲਾਏ। ਜੋ ਮਨ ਵਿੱਚ ਵਿਚਾਰ ਕੇ ਲੈਣਾ ਜੀ ਨੇ ਫਿਰ ਬਚਨ ਕਿਹਾ ਹੈ। ਪ੍ਰਭ ਮਮ ਨੈਣ ਹੁਤੇ ਅਲਸਾਏ। ਮਹਾਰਾਜ ਪਰਮੇਸ਼ਰ ਨੂੰ ਮੇਰੇ ਨੇਤਰਾਂ ਵਿੱਚ ਆਲਸ ਹੈ ਸੀ, ਅੱਖਾਂ ਜੀਆਂ ਜੇ ਪੂਰੀਆਂ ਖੁੱਲੀਆਂ ਨੀ, ਨੀਂਦ ਲਈ ਨੀ ਸੀ। ਭੂਲ ਕਹਿਓ ਮੈਂ ਆਧੀ ਰਾਤ। ਮਹਾਰਾਜ ਭੁੱਲ ਕੇ ਮੈਂ ਕਹਿ ਦਿੱਤਾ ਵੀ ਅੱਧੀ ਰਾਤ ਹੈ ਜੀ। ਜਾਮ ਏਕ ਹੀ ਆਪ ਸੁਧ ਜਾਤੀ। ਮਹਾਰਾਜ ਮੈਂ ਚੰਗੀ ਤਰ੍ਹਾਂ ਖਬਰ ਜਾਣੀ ਹੈ ਵੀ ਰਾਤ ਮਹਾਰਾਜ ਪੈਰ ਕੀ ਰਹਿੰਦੀ। ਜਿਤਨੀ ਨਿਸ਼ਾ ਬਿਤਾਈ ਰਾਉਰ। ਗੁਰੂ ਮਹਾਰਾਜ ਅਸਲ ਵਿੱਚ ਜਿਤਨੀ ਕੁ ਰਾਤ ਆਪ ਜੀ ਨੇ ਬਤੀਤ ਕੀਤੀ ਹੈ ਨਾ, ਜਿਤਨੀ ਬੀਤੀ ਨ ਮੈਂ ਲੱਖ ਬਾਰ। ਉਨੀ ਕੁ ਰਾਤ ਬੀਤੀ ਹੈ ਮੈਂ ਮਹਾਰਾਜ ਚੱਲੇ ਨੇ ਜਾਣੀ ਨੀ, ਸਮਝੀ ਨਹੀਂ। ਅਬ ਜਿਤਨੀ ਰਾਖੀ ਸੋ ਰਹੀ। ਬਾਕੀ ਮਹਾਰਾਜ ਹੁਣ ਜਿੰਨੀ ਕੁ ਰਾਤ ਆਪ ਜੀ ਨੇ ਰੱਖੀ ਉਨੀ ਕੁ ਰਹਿ ਗਈ ਹੋਈ। ਸਰਬ ਕਾਲ ਕੋ ਕਰਤਾ ਤੁਸੀਂ। ਅਸਲ ਰੂਪ ਵਿੱਚ ਮਹਾਰਾਜ ਸਾਰੇ ਸਮਿਆਂ ਦੇ ਬਣਾਉਣ ਵਾਲੇ ਤਾਂ ਤੁਸੀਂ ਹੈ, ਤੁਹਾਨੂੰ ਤੁਸੀਂ ਸਮੇਂ ਦੇ ਕਰਤਾ ਹੋ। ਸਮਾਂ ਕੋਈ ਤੁਹਾਡੇ ਤੇ ਨਿਰਭਰ ਨਹੀਂ ਹੈ ਵੀ, ਸਗੋਂ ਤੁਸੀਂ ਸਾਰੇ ਸਮਿਆਂ ਦੇ ਕਰਤੇ ਹੋ। ਵਰਤਮਾਨ ਵੀ ਤੁਸੀਂ ਸਮੇਂ ਨੂੰ ਕਰਨ ਵਾਲੇ, ਭਵਿੱਖ ਸਮੇਂ ਦੇ ਵੀ ਕਰਤੇ ਤੁਸੀਂ, ਭੂਤਕਾਲ ਦੇ ਸਮੇਂ ਵੀ ਕਰਤਾ ਤੁਸੀਂ ਹੋ। ਭਈ ਅਵਗਿਆ ਸ਼ਿਮਾ ਕਰੀ ਜੈ। ਮਹਾਰਾਜ ਮੈਥੋਂ ਆ ਬਚਨ ਕਿਹਾ ਗਿਆ ਵੀ ਅੱਧੀ ਰਾਤ ਹੈ ਮਾਫ ਕਰ ਦਈਏ ਜੀ, ਨਰਾਦਰੀ ਹੋ ਗਈ ਬਚਨ ਬੋਲਣ ਕਰਕੇ। ਔਗਣ ਹਾਰ ਸਦਾ ਬਖਸ਼ੀ ਜੈ। ਅਸੀਂ ਤਾਂ ਮਹਾਰਾ ਔਗਣਾਂ ਨਾਲ ਭਰੇ ਹੈ, ਸਾਨੂੰ ਮਹਾਰਾ ਬਖਸ਼ ਦਈਏ, ਮਾਫ ਕਰ ਦਈਏ। ਮੰਦ ਮਤੀ ਮੈਂ ਪਿਖੇ ਉਹਨਾਂ ਨੀ। ਦੇਖੋ ਮਹਾਰਾ ਮੈਂ ਕੈਸੀ ਅਕਲ ਬੁੱਧ ਵਾਲਾ ਮਾੜਾ ਸੀ, ਮੈਂ ਮਹਾਰਾ ਚੰਗੀ ਤਰ੍ਹਾਂ ਵੇਖਿਆ ਨਹੀਂ। ਬੋਲਿਓ ਕੂਰ ਤੁਮਾਰ ਨਜੀਕੇ। ਤੁਹਾਡੇ ਕੋਲ ਵੀ ਮਹਾਰਾ ਮੈਂ ਐਵੇਂ ਝੂਠੀ ਬੋਲਤਾ ਵੀ ਅੱਧੀ ਰਾਤ ਹੈ, ਅਸਲ ਵਿੱਚ ਤਾਂ ਜਿੰਨੀ ਤੁਸੀਂ ਮਹਾਰਾ ਬਤੀਤ ਕੀਤੀ ਉਨੀ ਬੀਤੀ ਹੈ, ਜਿੰਨੀ ਰਾਤ ਰੱਖੀ ਉਨੀ ਕੁ ਰਹਿ ਗਈ ਹੈ। ਸੁਣ ਕੇ ਪਰਮ ਪ੍ਰਸੀਦੇ ਦਿਆਲਾ। ਗੁਰੂ ਮਹਾਰਾ ਦਿਆਲੂ ਕਿਰਪਾਲੂ ਇਸ ਤਰ੍ਹਾਂ ਸੁਣ ਕੇ ਬਹੁਤ ਪ੍ਰਸੰਨ ਹੋ ਗਏ ਨਾ, ਤੇ ਲਖਿਓ ਸਰਬ ਤੇ ਦਾਸ ਵਿਸਾਲਾ। ਜਾਣ ਲਿਆ ਵੀ ਇਹ ਜਿਹੜਾ ਲਹਿਣਾ ਦਾਸ ਹੈ ਬਾਕੀਆਂ ਗੁਰਸਿੱਖਾਂ ਨਾਲੋਂ ਮਹਾਨ ਹੈ। ਤਾਉ ਕਸੌਟੀ ਉਤਰਿਓ ਪੂਰਾ। ਜਿੰਨੀ ਇਹਨਾਂ ਨੂੰ ਕਸੌਟੀ ਦਾ ਤਾ ਦਿੱਤਾ ਹੈ ਉਹਦੇ ਤੇ ਪੂਰਾ ਉਤਰੇ ਹਨ। ਬਾਰਹ ਬੰਨੀ ਭਇਓ ਸਰੂਰਾ। ਇਹ ਤਾਂ ਜਿਵੇਂ ਬਾਰਾਂ ਅੱਗਾਂ ਦੇ ਕੇ ਤੇ ਫਿਰ ਉਹ ਸੋਨਾ ਸ਼ੁੱਧ ਹੋ ਜਾਂਦਾ, ਉਹਨੂੰ ਉਹਨੂੰ ਕੁੰਦਨ ਸੋਨਾ ਕਹਿੰਦੇ ਜਾਂ ਬਾਰਾਂ ਬੰਨੀ ਦਾ ਸੋਨਾ ਕਹਿੰਦੇ। ਇਸ ਤਰ੍ਹਾਂ ਕਹਿੰਦੇ ਇਹ ਬਾਰਾਂ ਬੰਨੀ ਦੇ ਸੋਨੇ ਵਾਂਗੂ ਸ਼ੁੱਧ ਸੋਨਾ, ਸ਼ੁੱਧ ਸ਼ੁੱਧ ਮਨ ਵਾਲਾ ਹੋ ਗਿਆ, ਸ਼ੁੱਧ ਸਰੀਰ ਵਾਲਾ ਹੋ ਗਿਆ ਹੈ। ਪਰਖਿਓ ਸੇਵਕ ਸਭ ਹੀ ਭਾਂਤੀ। ਕਿਉਂਕਿ ਜਿਹੜੇ ਸੇਵਕ ਹਨ ਉਹਨਾਂ ਨੂੰ ਵੀ ਪਰਖਿਆ, ਇਹਨਾਂ ਨੂੰ ਵੀ ਪਰਖਿਆ ਚੰਗੀ ਤਰ੍ਹਾਂ ਸਭ ਤਰ੍ਹਾਂ ਨਾਲ। ਕਮਤੀ ਰਹੀ ਨ ਜਾਣੀ ਜਾਤੀ। ਇਹ ਤਾਂ ਵੀ ਜਾਣੀ ਨੀ ਜਾ ਸਕਦੀ ਵੀ ਹੁਣ ਇਹ ਲਹਿਣਾ ਜੀ ਦੇ ਅੰਦਰ ਕੋਈ ਘਾਟ ਰਹਿ ਗਈ ਹੋਵੇ, ਤਾਂ ਹਰ ਪੱਖ ਤੋਂ ਪੂਰੇ ਉਤਰੇ ਹਨ। ਉਚਿਤ ਖਜ਼ਾਨੇ ਪਾਵਨ ਦੇਖਾ। ਜਿਸ ਕਰਕੇ ਮਹਾਰਾਜ ਨੇ ਤੱਕਿਆ ਵੀ ਜਿਹੜਾ ਵਾਹਿਗੁਰੂ ਦਾ ਸਰੂਪ ਰੂਪੀ ਖਜ਼ਾਨਾ ਉਹਦੇ ਵਿੱਚ ਪਾਉਣ ਯੋਗ ਹੋਵੇ, ਇਸ ਸਰੂਪ ਦੇ ਵਿੱਚ ਭੇਦ ਕਰਨ ਯੋਗ ਬਣ ਗਏ ਹਨ। ਕਰੀ ਕਿਰਪਾ ਪ੍ਰਸੀਦ ਵਿਸੇਖਾ, ਇਸ ਕਰਕੇ ਬਹੁਤੇ ਪ੍ਰਸੰਨ ਹੋ ਕੇ ਫਿਰ ਬਹੁਤੀ ਕਿਰਪਾ ਇਹਨਾਂ ਉੱਪਰ ਕੀਤੀ ਆਪ ਜੀ ਨੇ। ਤਖਤ ਦੇਨ ਕੀ ਮਨ ਬਿਦ ਆਨੀ, ਮਨ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਲਿਆਂਦੀ ਹੈ ਵੀ ਜੋ ਗੁਰਤਾ ਗੱਦੀ ਦਾ ਤਖਤ ਹੈ ਇਹ ਸ੍ਰੀ ਲਹਿਣਾ ਜੀ ਨੂੰ ਹੀ ਅਜੇ ਦੇ ਦੇਈਏ। ਪਲਟੋਂ ਵੇਖ ਭਲੇ ਉਰਠਾਨੀ, ਹਿਰਦੇ ਵਿੱਚ ਚੰਗੀ ਤਰ੍ਹਾਂ ਧਾਰ ਲਈ ਹੈ ਵੀ ਅਸੀਂ ਹੁਣ ਆਪਣਾ ਜਿਹੜਾ ਸਰੂਪ ਹੈ ਜਾਮ ਹੈ ਬਦਲ ਲਈਏ, ਗੁਰੂ ਨਾਨਕ ਤੋਂ ਗੁਰੂ ਅੰਗਦ ਰੂਪ ਹੋ ਜਾਈਏ। ਸੁਖ ਸਾਗਰ ਪੂਰਨ ਅਬਨਾਸੀ, ਜੋ ਸੁਖਾਂ ਦੇ ਸਮੁੰਦਰ ਹਨ ਤੇ ਪਰਿਪੂਰਨ ਤੇ ਨਾਸ ਤੋਂ ਰਹਿਤ ਹੈ। ਜੋ ਕਾਟਤ ਸੇਵਕ ਜਮ ਫਾਸੀ, ਜੋ ਗੁਰੂ ਨਾਨਕ ਸਾਹਿਬ ਸਿੱਖ ਸੇਵਕਾਂ ਦੀਆਂ ਜਮਾਂ ਦੀਆਂ ਫਾਹੀਆਂ ਨੂੰ ਕੱਟਣ ਵਾਲੇ ਹਨ। ਸਵਈਆ ਰੂਪ ਨ ਰੇਖ ਨ ਰੰਗ ਨ ਰਾਗ ਨ, ਜਿਸ ਪਰਮੇਸ਼ਰ ਦਾ ਕਹਿੰਦੇ ਕੋਈ ਖਾਸ ਰੂਪ ਆਕਾਰ ਨਹੀਂ ਹੈ ਤੇ ਰੇਖ ਜਿਵੇਂ ਮੱਛ ਕੱਛ ਦੀ ਹੁੰਦੀ ਹੈ ਹੱਥਾਂ ਤੇ ਪੈਰਾਂ ਤੇ, ਉਹ ਰੇਖ ਨਹੀਂ ਹੈ, ਕੋਈ ਨਿਸ਼ਾਨੀ ਨਹੀਂ ਹੈ, ਕੋਈ ਰੰਗ ਨਹੀਂ ਹੈ ਖਾਸ ਰਾਗ ਨਾ, ਹਾਂ ਇਸੇ ਤਰ੍ਹਾਂ ਕੋਈ ਜਿਹੜਾ ਕੋਈ ਮੋਹ ਗਹਿਰਾ ਹੈ ਨਹੀਂ ਹੈ। ਰੋਗ ਨ ਸੋਗ ਅਕਾਲ ਸਦਾਏ, ਕੋਈ ਰੋਗ ਨਹੀਂ ਹੈ ਕੋਈ ਸੋਗ ਨਹੀਂ ਹੈ, ਅਕਾਲ ਤੋਂ ਰਹਿਤ ਜੋ ਕਹਿੰਦੇ ਸੱਦਿਆ ਜਾਂਦਾ ਆਖਿਆ ਜਾਂਦਾ ਹੈ। ਪੂਰਨ ਸ੍ਰੀ ਪਰਮੇਸ਼ਰ ਜੋ ਕਹਿੰਦੇ ਪਰਮੇਸ਼ਰ ਪਰਿਪੂਰਨ ਹੈ ਸਾਰੇ, ਪੁਰਸ਼ੋਤਮ ਪਾਰ ਨਹੀਂ ਕਿਹ ਪਾਏ, ਪੁਰਸ਼ਾਂ ਵਿੱਚ ਉੱਤਮ ਹੈ ਜਿਸਦਾ ਕਿਸੇ ਤਰ੍ਹਾਂ ਵੀ ਪਾਰ ਬੰਨਾ ਪਾਰ ਨਹੀਂ ਪਾਇਆ, ਹੱਦ ਬੰਨਾ ਨਹੀਂ ਪਾਇਆ ਜਾਂਦਾ ਹੈ। ਪਾਤ ਨ ਜਾਤ ਨ ਮਾਤ ਨ ਤਾਤ ਨ, ਇਸ ਪਰਮੇਸ਼ਰ ਦੀ ਕੋਈ ਪਾਤ ਪ੍ਰੇਣੀ ਸ਼੍ਰੇਣੀ ਪੰਗਤੀ ਹੈ ਨਹੀਂ ਹੈ, ਜਾਤੀ ਨਹੀਂ ਹੈ, ਕੋਈ ਮਾਤਾ ਤੇ ਪਿਤਾ ਨਹੀਂ ਹੈ। ਭਰਾਤ ਨ ਬੇਦ ਅਨੰਤ ਅਲਾਏ, ਇਸ ਪਰਮੇਸ਼ਰ ਦਾ ਕਹਿੰਦੇ ਕੋਈ ਭਰਾ ਭੈਣ ਨਹੀਂ ਹੈ ਜਿਸ ਨੂੰ ਬੇਜਿਹੜਾ ਬੇਅੰਤ ਬੇਅੰਤ ਕਰਕੇ ਕਹਿੰਦਾ ਹੈ। ਸੋ ਕਰਤਾਰ ਧਰਾ ਅਵਤਾਰ, ਐਸਾ ਜਿਹੜਾ ਕਰਤਾਰ ਹੈ ਉਸੇ ਨੇ ਕਹਿੰਦੇ ਧਰਤੀ ਦੇ ਅਵਤਾਰ ਧਾਰਨ ਕੀਤਾ ਹੈ। ਧਰਾ ਪਹਿ ਨਾਨਕ ਰੂਪ ਸੁਹਾਏ, ਧਰਤੀ ਉੱਪਰ ਧਾਰਨ ਕਰਕੇ ਗੁਰੂ ਨਾਨਕ ਰੂਪ ਵਿੱਚ ਰੂਪ ਦੇ ਵਿੱਚ ਸੋਭਨੀਕ ਹੋਇਆ ਹੋਇਆ ਹੈ। ਜੰਗਮ ਔਜੜ ਜਾਹੇ ਰਚੇ, ਹਾਂ ਜਿਸ ਨੇ ਆ ਤੁਰਨ ਫਿਰਨ ਵਾਲੇ ਵੀ ਬਣਾਏ ਹਨ ਤੇ ਜੜ ਜਿਹੜੇ ਹਮੇਸ਼ਾ ਖੜੇ ਰਹਿਣ ਵਾਲੇ ਦਰਖਤ ਪਹਾੜ ਇਹ ਵੀ ਬਣਾਏ ਹਨ। ਨਰ ਨਾਰਿਨ ਕੇ ਜਿਹ ਚਿੰਨ ਬਣਾਏ, ਇਸ ਪਰਮੇਸ਼ਰ ਨੇ ਇਸਤਰੀਆਂ ਪੁਰਸ਼ਾਂ ਦੇ ਵੱਖਰੋ ਵੱਖਰੇ ਚਿੰਨ ਜੇ ਬਣਾਏ ਹਨ। ਜੋਤ ਸਰੂਪ ਅਨੂਪਮ ਰੂਪ ਹੈ, ਜੋ ਜੋਤੀ ਸਰੂਪ ਹੈ ਉਪਮਾ ਤੋਂ ਰਹਿਤ ਹੈ, ਇਸੇ ਤਰ੍ਹਾਂ ਜਿਹਦਾ ਸਰੂਪ ਰੂਪ ਅਨੂਪਮ ਹੈ ਇਹਦਾ ਸਰੂਪ ਉਪਮਾ ਤੋਂ ਬਿਨਾ ਹੈ ਉਪਮਾ ਰਹੇ ਤੈ। ਭੂਪਨ ਭੂਪ ਜੋ ਰਾਵਣ ਰਾਏ, ਜੋ ਕਹਿੰਦੇ ਭੂਪਾਂ ਦਾ ਭੂਪ ਪਾਤਸ਼ਾਹਾਂ ਦਾ ਪਾਤਸ਼ਾਹ ਰਾਜਿਆਂ ਦਾ ਰਾਜਾ ਹੈ। ਆਦ ਅਨਾਦ ਅਗਾਧ ਅਬਾਦ, ਜੋ ਸਾਰਿਆਂ ਦੀ ਆਦ ਹੈ ਸਾਰਿਆਂ ਦਾ ਮੁੱਢ ਹੈ ਸਭ ਤੋਂ ਪਹਿਲਾਂ ਹੈ ਤੇ ਆਪ ਆਦ ਤੋਂ ਅਨਾਦ ਤੋਂ ਰਹਿਤ ਹੈ ਅਗਾਧ ਹਾਦ ਤੋਂ ਰਹਿਤ ਹੈ। ਅਰਾਧਤ ਸਾਧ ਸਦਾ ਚਿਤ ਲਾਏ, ਆਦ ਨਾਸ ਤੋਂ ਰਹਿਤ ਪੀੜਾ ਤੋਂ ਰਹਿਤ ਹੈ ਜਿਸਨੂੰ ਸਾਧੂ ਲੋਕ ਜਿਨ੍ਹਾਂ ਨੇ ਮਨ ਤਨ ਨੂੰ ਸਾਧਿਆ ਹੋਇਆ ਚਿਤ ਲਾ ਕੇ ਅਰਾਧੇ ਸਿਮਰਦੇ ਹਨ। ਸੋ ਗੁਰੂ ਨਾਨਕ ਠਾਨ ਲਈ ਮਨਸੇ, ਜਿਹੜੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਉਹਨਾਂ ਨੇ ਅੱਜ ਮਨ ਵਿੱਚ ਪੱਕੀ ਧਾਰ ਲਈ। ਅੰਗਦ ਦੇਹ ਮਜਾਉ ਸਮਾਏ, ਜਿਹੜਾ ਸਰੀਰ ਛੱਡ ਕੇ ਤੇ ਹੁਣ ਗੁਰੂ ਅੰਗਦ ਸਾਹਿਬ ਜੀ ਦੇ ਸਰੂਪ ਦੇ ਵਿੱਚ ਅਸੀਂ ਸਮਾ ਜਾਈਏ ਲੀਨ ਹੋ ਜਾਈਏ। ਸ੍ਰੀ ਪਰਮਾਤਮ ਵਿਆਪਕ ਥਾਪਕ, ਸੋਭਾ ਵਾਲਾ ਪਰਮਾਤਮਾ ਹੈ ਸਾਰੇ ਥਾਵਾਂ ਵਿੱਚ ਵਿਆਪਕ ਹੈ, ਸਾਰਿਆਂ ਨੂੰ ਥਾਪਣ ਵਾਲਾ ਇਸਤਤ ਕਰਨ ਵਾਲਾ, ਖਾਪਕ ਹੈ ਭਾਵ ਤਾਪ ਮਿਟਾਏ, ਸਾਰਿਆਂ ਨੂੰ ਖਤਮ ਕਰਨ ਵਾਲਾ ਹੈ ਤੇ ਸੰਸਾਰ ਦੇ ਤਿੰਨੇ ਤਾਪਾਂ ਨੂੰ ਆਦਿ ਵਿਆਦ ਉਪਾਦ ਨੂੰ ਨੂੰ ਮਿਟਾਉਣ ਵਾਲਾ ਹੈ। ਪਾਪ ਕਲਾਪ ਨਸੈ ਜਿਹ ਜਾਪ ਤੇ, ਜਿਸ ਪਰਮੇਸ਼ਰ ਦੇ ਵਾਹਿਗੁਰੂ ਨਾਮ ਦੇ ਜਾਪ ਕਰਕੇ ਸਮੂਹ ਪਾਪ ਕਹਿੰਦੇ ਨਾਸ ਹੋ ਜਾਂਦੇ, ਖਤਮ ਹੋ ਜਾਂਦੇ। ਆਪ ਹੀ ਆਪ ਅਮਾਪ ਰਹਾਏ, ਜੋ ਆਪਣੇ ਆਪ ਵਿੱਚ ਕਹਿੰਦੇ ਹਮੇਸ਼ਾ ਮਾਪੇ ਤੋਂ ਰਹਿਤ ਹੋ ਕਿਰਨ ਮਿਣਤੀ ਤੋਂ ਰਹਿਤ ਰਹਿੰਦਾ। ਸ੍ਰੀ ਜਗ ਕਾਰਨ ਦੰਭ ਵਿਦਾਰਨ, ਸਵਾਏ ਮਨ ਸੰਸਾਰ ਦਾ ਕਾਰਨ ਰੂਪ ਹੈ ਤੇ ਪਖੰਡ ਨੂੰ ਨਾਸ ਕਰਨ ਵਾਲਾ ਹੈ। ਦਾਸ ਉਧਾਰਨ ਜਾਂ ਬਿਰਦਾਏ, ਦਾਸਾਂ ਦਾ ਉਧਾਰ ਕਰਨਾ ਜਿਨ੍ਹਾਂ ਦਾ ਇਹ ਪੱਕਾ ਪਰਣ ਧਰਮ ਨਿਜਮ ਹੀ ਹੈ। ਸੋ ਗੁਰੂ ਨਾਨਕ ਜੀ ਠਟੀ, ਉਹ ਐਸੇ ਜੋ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਹੈ, ਉਹਨਾਂ ਨੇ ਅਜੇ ਦਿਲ ਦੇ ਵਿੱਚ ਪੱਕੀ ਕਹਿੰਦੇ ਧਾਰ ਲਈ ਹੈ। ਲਹਿਣੇ ਤਨ ਬੀਚ ਬਿਰਾਜਾ ਜਾਏ, ਆਪਣਾ ਸਰੀਰ ਛੱਡ ਕੇ ਲਹਿਣਾ ਜੀ ਦੇ ਸਰੀਰ ਦੇ ਵਿੱਚ ਬਿਰਾਜਮਾਨ ਹੋਈਏ, ਲਹਿਣਾ ਰੂਪ ਹੋ ਜਾਈਏ। ਦੋਹਰਾ ਕਰ ਇਸ਼ਨਾਨ ਐਰਾਵਤੀ, ਉਸ ਵੇਲੇ ਆਉਂ ਵਿਚਾਰ ਕੇ ਉੱਠ ਖੜੋਤੇ ਆਏ ਤੇ ਇਸ਼ਨਾਨ ਕਰਨ ਵਾਸਤੇ ਗ੍ਰਹਿ ਵਰਾਵੀ ਨਵਨੀਤੇ। ਗਮਨੇ ਉੱਠ ਭੁਨ ਸਾਰ, ਸਵੇਰ ਹੁੰਦਿਆਂ ਸਾਰੇ ਗੁਰੂ ਮਹਾਰਾਜ ਉੱਠ ਕੇ ਰਾਵੀ ਨਦੀ ਤੇ ਇਸ਼ਨਾਨ ਕਰਨ ਲਈ ਚਲੇ ਗਏ। ਸੇਵਾ ਹਿਤ ਲਹਿਣਾ ਚੱਲਿਓ, ਆਪ ਜੀ ਦੀ ਸੇਵਾ ਕਰਨ ਵਾਸਤੇ ਪਿੱਛੇ ਪਿੱਛੇ ਲਹਿਣਾ ਜੀ ਚੱਲ ਪਏ। ਜਾਂ ਕਉ ਚਰਨ ਆਧਾਰ, ਜਿਸ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਕਮਲਾਂ ਦਾ ਆਸਰਾ ਸਹਾਰਾ ਹੈ। ਚੌਪਈ ਜਾਏ ਤੀਰ ਭਰ ਵਸਤਰ ਉਤਾਰੇ, ਗੁਰੂ ਨਾਨਕ ਸਾਹਿਬ ਜੀ ਰਾਵੀ ਨਦੀ ਦੇ ਕਿਨਾਰੇ ਉੱਪਰ ਗਏ ਹੈ, ਸਾਰੇ ਵਸਤਰ ਜੇ ਲਾ ਦਿੱਤੇ। ਸ੍ਰੀ ਗੁਰ ਪ੍ਰਵਿਰਸ਼ੇ ਨੀਰ ਮਝਾਰੇ, ਗੁਰੂ ਨਾਨਕ ਸਾਹਿਬ ਜੀ ਇਸ਼ਨਾਨ ਕਰਨ ਲਈ ਰਾਵੀ ਨਦੀ ਦੇ ਪਾਣੀ ਵਿੱਚ ਪ੍ਰਵੇਸ਼ ਹੋ ਗਏ ਹਨ। ਘਰ ਇਸ਼ਨਾਨ ਮਦ ਠਾਂਡੇ ਰਹੇ, ਹਾਂ ਇਸ਼ਨਾਨ ਕਰਕੇ ਵੀ ਉਸ ਤੋਂ ਬਾਅਦ ਵਿੱਚ ਵੀ ਰਾਵੀ ਨਦੀ ਦੇ ਪਾਣੀ ਵਿੱਚ ਹੀ ਕੁਝ ਸਮਾਂ ਖੜੇ ਰਹੇ। ਜਿਨ ਬਹੁ ਦਾਸਨ ਕੇ ਦੁੱਖ ਦਹੇ, ਗੁਰੂ ਨਾਨਕ ਸਾਹਿਬ ਜੀ ਨੇ ਬਹੁਤੇ ਸਿੱਖ ਸੇਵਕਾਂ ਦੇ ਦੁੱਖਾਂ ਨੂੰ ਸਾੜ ਦਿੱਤਾ ਹੈ। ਤੇ ਛਿਨ ਲਹਿਣੇ ਕੀਨ ਇਸ਼ਨਾਨਾ, ਉਸ ਵੇਲੇ ਮਹਾਰਾਜ ਨੂੰ ਖੜਿਆ ਦੇ ਕੇ ਲਹਿਣਾ ਜੀ ਨੇ ਵੀ ਵਸਤਰ ਜੇ ਲਾ ਕੇ ਰਾਵੀ ਨਦੀ ਵਿੱਚ ਇਸ਼ਨਾਨ ਕਰ ਲਿਆ ਹੈ। ਬੈਠਿਓ ਤੱਟ ਪਰ ਲਾਏ ਧਿਆਨ, ਲਹਿਣਾ ਜੀ ਇਸ਼ਨਾਨ ਕਰਨ ਤੋਂ ਬਾਅਦ ਕਿਨਾਰੇ ਉੱਪਰ ਧਿਆਨ ਲਾ ਕੇ ਬੈਠ ਗਏ ਹਨ। ਦਸਵੇਂ ਦੁਆਰੇ ਸਵਾਸ ਟਿਕਾਇਓ, ਇਸ ਤਰ੍ਹਾਂ ਦਸਵੇਂ ਦੁਆਰ ਦੇ ਵਿੱਚ ਜਿਹੜਾ ਕਹਿੰਦੇ ਦਸਵਾਂ ਚੇਤਨ ਸਰੂਪ ਵਿਆਪਕ ਸਰੂਪ, ਉਹਦੇ ਵੀ ਸਵਾਸ ਟਿਕਾ ਲਏ ਹਨ। ਪ੍ਰੇਮ ਨਿਮਗਨ ਧਿਆਨ ਰਸ ਆਇਓ, ਪ੍ਰੇਮ ਵਿੱਚ ਲਵਲੀਨ ਹੋ ਗਏ, ਧਿਆਨ ਦਾ ਬੜਾ ਰਸ ਆਨੰਦ ਸਵਾਦ ਆਇਆ ਹੈ। ਜੋ ਸਰੂਪ ਸ੍ਰੀ ਨਾਨਕ ਸੁੰਦਰ, ਉਹ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਬਹੁਤ ਸੁੰਦਰ ਸਰੂਪ ਹੈ। ਸੋ ਠਹਿਰਾਏ ਹਿਰਦੇ ਕੇ ਅੰਦਰ, ਧਿਆਨ ਦੁਆਰਾ ਕਹਿੰਦੇ ਹਿਰਦੇ ਦੇ ਅੰਦਰ ਹੀ ਟਿਕਾ ਲਿਆ ਹੈ। ਭਇਓ ਵਿਦੇਹ ਦੇਹ ਸੁਧ ਨਾਹੀ, ਇਸ ਤਰ੍ਹਾਂ ਕਹਿੰਦੇ ਹਿਰਦੇ ਵਿੱਚ ਧਿਆਨ ਵਸਾ ਕੇ ਦੇਹ ਦੇ ਹੁੰਦਿਆਂ ਕਹਿੰਦੇ ਦੇਹ ਦੀ ਖਬਰ ਤੋਂ ਰਹਿਤ ਹੋ ਗਏ। ਸੁਖ ਅਮੋਲ ਪਾਇਓ ਉਰ ਮਾਹੀ, ਲਹਿਣਾ ਜੀ ਨੇ ਹਿਰਦੇ ਵਿੱਚ ਅਮੋਲ ਕੀ ਜਿਹੜਾ ਸੁਖ ਹੈ ਉਹ ਪਾਇਆ ਹੈ। ਨਿਸ਼ਚਲ ਬੈਠਿਓ ਧਿਆਨ ਨਿਮਗਨਾ, ਮੈਂ ਕਹਿੰਦੇ ਧਿਆਨ ਲਾ ਕੇ ਮਸਤ ਹੋ ਕੇ ਅਚਲ ਹੋ ਕੇ ਬੈਠ ਗਏ। ਸਰੂਪ ਕੀ ਇੱਕ ਲਿਵ ਲਗਨਾ, ਜੋ ਗੁਰੂ ਮਹਾਰਾਜ ਦਾ ਸੱਚ ਅਨੰਦ ਸਰੂਪ ਹੈ ਉਹਦੇ ਵਿੱਚ ਇੱਕ ਲਿਵ ਦਾ ਲੱਗਣਾ ਹੋ ਗਿਆ, ਇੱਕ ਲਿਵ ਲੱਗ ਗਈ ਹੈ। ਸ੍ਰੀ ਗੁਰ ਬੰਦੇ ਪ੍ਰੇਮ ਕੀ ਡੋਰੀ, ਇੱਧਰ ਗੁਰੂ ਨਾਨਕ ਸਾਹਿਬ ਜੀ ਪ੍ਰੇਮ ਪਿਆਰ ਦੀ ਕਹਿੰਦੇ ਡੋਰੀ ਰੱਸੀ ਵਿੱਚ ਬੱਝੇ ਹੋਏ। ਨਿਜ ਤਪ ਕਰਨ ਦੀਨ ਤਪ ਛੋਰੀ, ਰਾਵੀ ਨਦੀ ਵਿੱਚ ਖੜ ਕੇ ਆਪ ਜੀ ਨੇ ਤਪ ਕਰਨਾ ਸ਼ੁਰੂ ਕੀਤਾ, ਉਹਨੂੰ ਤਿਆਗ ਦਿੱਤਾ ਹੈ। ਤਟ ਪਰ ਆਏ ਦਾਸ ਕੋ ਹੇਰਾ, ਰਾਵੀ ਨਦੀ ਦੇ ਕਿਨਾਰੇ ਉੱਪਰ ਆ ਕੇ ਆਪਣੇ ਸੇਵਕ ਲਹਿਣਾ ਜੀ ਨੂੰ ਤੱਕਿਆ। ਜਿਹ ਸੁਧ ਨਹਿ ਤਨ ਕੀ ਇਤਿਸ ਬੇਰਾ, ਜਿਨ੍ਹਾਂ ਨੂੰ ਉਸ ਵੇਲੇ ਸਮਾਧੀ ਲੱਗਣ ਵਾਸ ਕਰਕੇ ਕੋਈ ਖਬਰ ਨਹੀਂ ਹੈ ਸਰੀਰ ਦੀ। ਵਹਿਰ ਰੂਪ ਨਹਿ ਪਿਖੇ ਅਨੂਪਾ, ਗੁਰੂ ਨਾਨਕ ਸਾਹਿਬ ਦਾ ਬਾਹਰਲਾ ਸਰੂਪ ਅਨੂਪ ਉਹ ਨਹੀਂ ਵੇਖ ਰਹੇ ਲਹਿਣਾ ਜੀ। ਅੰਤਰ ਧਿਆਨ ਰੂਪ ਅਨਰੂਪਾ, ਕਹਿੰਦੇ ਜਿਹੜਾ ਧਿਆਨ ਦੇ ਅੰਦਰ ਸਰੂਪ ਹੈ ਉਹ ਪ੍ਰਗਟ ਹੈ, ਉਹਦੇ ਵਿੱਚ ਰੂਪ ਅਨੁਸਾਰੀ ਹੋ ਰਹੇ ਹੈ, ਭਾਵ ਜਿਹੜਾ ਅੰਦਰਲਾ ਧਿਆਨ ਦਾ ਸਰੂਪ ਹੈ ਉਹਦੇ ਵਿੱਚ ਹੀ ਬਿਰਤੀ ਕਰਕੇ ਲਵਲੀਨ ਹੋ ਰਹੇ ਆ, ਬਿਰਤੀ ਜੋੜ ਰਹੇ ਹਨ। ਤਿਸ਼ਨ ਰੂਪ ਧਿਆਨ ਮਹਿ ਜੋ, ਉਸ ਸਮੇਂ ਜਿਹੜਾ ਸਰੂਪ ਦੇ ਧਿਆਨ ਦੇ ਵਿੱਚ ਰੂਪ ਸਰੂਪ ਹੈ ਸੀ, ਲਹਿਣੇ ਤੇ ਛਿਪਾਏ ਲਈਏ ਸੋ। ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਲਹਿਣਾ ਜੀ ਤੋਂ ਸਰੂਪ ਕਹਿੰਦੇ ਜਿਹੜਾ ਧਿਆਨ ਵਿੱਚ ਦਿਸ ਰਿਹਾ ਸੀ ਉਹ ਲੁਕਾ ਛਿਪਾ ਲਿਆ ਹੈ। ਤਬ ਸੰਭਰਮ ਹੋਏ ਖੁੱਲੇ ਬਿਲੋਚਨ, ਉਸੇ ਵੇਲੇ ਲਹਿਣਾ ਜੀ ਦੇ ਬੜੇ ਕਾਹਲ ਵਿੱਚ ਆ ਕੇ ਘਬਰਾਹਟ ਆ ਕੇ ਨੇਤਰ ਖੁੱਲ ਗਏ ਝਟ ਪਟ। ਦੇਖੇ ਆਗੇ ਸੋਚ ਵਿਮੋਚਨ, ਸੋਚਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਦਾ ਉਹ ਧਿਆਨ ਦੁਆਰਾ ਸਰੂਪ ਦੇ ਦਰਸ਼ਨ ਕਰ ਰਹੇ ਸੀ, ਅੰਦਰ ਉਹ ਬਾਹਰ ਦੇਖੇ ਪ੍ਰਤੱਖ। ਹੱਥ ਬੰਦ ਕੇ ਕੀਨ ਪ੍ਰਣਾਮਾ, ਉਸੇ ਵੇਲੇ ਸ੍ਰੀ ਲਹਿਣਾ ਜੀ ਨੇ ਉੱਠ ਕੇ ਝੱਟ ਪੱਟ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਲੈਨੇ ਜਸੰਗ ਚੱਲੇ ਸੁਖ ਧਾਮਾ, ਹਾਂ ਮਹਾਰਾਜ ਕਹਿੰਦੇ ਜੋ ਸੁਖਾਂ ਦੇ ਘਰ ਹੈ ਨਾਲ ਲੈ ਕੇ ਚੱਲ ਪਏ ਹਨ। ਧਰਮ ਸਾਲ ਮਹਿਆਨ ਬਿਰਾਜੇ, ਜਿੱਥੇ ਧਰਮਸਾਲਾ ਉੱਥੇ ਆ ਕੇ ਆਪ ਰਾਜਮਾਨ ਹੋਏ ਆ ਸਜ ਗਏ ਹੈ। ਜੋ ਸਿੱਖਣ ਕੇ ਸਭ ਸੁਖ ਛਾਜੇ, ਜੋ ਗੁਰੂ ਨਾਨਕ ਸਾਹਿਬ ਜੀ ਸਾਰੇ ਸਿੱਖਾਂ ਨੂੰ ਸੁਖ ਸਜਾਉਣ ਵਾਲੇ ਸੁਖ ਬਖਸ਼ਣ ਵਾਲੇ। ਲਹਿਣੇ ਕੌ ਬਿਠਾਏ ਤੇ ਕਲ, ਉਸ ਵੇਲੇ ਸ੍ਰੀ ਲਹਿਣਾ ਜੀ ਨੂੰ ਧਰਮਸਾਲਾ ਵੀ ਸਾਰਿਆਂ ਸਿੱਖ ਸੰਗਤਾਂ ਦੇ ਸਾਹਮਣੇ ਬਿਠਾ ਕੇ, ਸੰਗਤ ਸਰਬ ਬੁਲਾਏ ਵਿਸਾਲਾ, ਇੰਨੀ ਸਾਰੀ ਸੰਗਤ ਹੈ ਮਹਾਰਾਜ ਨੇ ਉਸ ਵੇਲੇ ਸੇਵਕਾਂ ਰਾਹੀਂ ਇੱਥੇ ਸਦ ਲਈ ਹੈ। ਦੋਨੋਂ ਸੁਤਕੋ ਨਿਕਟ ਹਕਾਰਾ, ਜਿਹੜੇ ਦੋਵੇਂ ਸੁਪੁੱਤਰ ਸੀ ਉਹਨਾਂ ਨੂੰ ਵੀ ਆਪਣੇ ਕੋਲ ਸਦ ਲਿਆ। ਆਏ ਤਬੈ ਧਰਮ ਸਾਲ ਮਝਾਰਾ, ਸ੍ਰੀ ਚੰਦ ਲਕਸ਼ਮੀ ਚੰਦ ਦੋਵੇਂ ਸੁਪੁੱਤਰ ਵੀ ਧਰਮਸਾਲਾ ਵਿੱਚ ਆ ਪਹੁੰਚੇ। ਲਹਿਣੇ ਕੋ ਕਰੁਣਾ ਯੁਤ ਹੇਰਾ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਕਿਰਪਾ ਦੇ ਸਹਿਤ ਲਹਿਣਾ ਜੀ ਵੱਲੀ ਤੱਕਿਆ ਹੈ। ਪੰਜ ਪੈਸੇ ਇੱਕ ਨਲੀਏਰਾ, ਆਪ ਜੀ ਨੇ ਇੱਕ ਨਾਲੀਏ ਤੇ ਪੰਜ ਕ ਪੈਸੇ ਹੱਥਾਂ ਵਿੱਚ ਲਏ ਹਨ। ਕੀਨ ਪ੍ਰਦਰਸ਼ਨਾ ਤੀਨ ਚੁਫੇਰੇ, ਇਸ ਤਰ੍ਹਾਂ ਕਹਿੰਦੇ ਆਪ ਜੀ ਨੇ ਚਾਰ ਸਫੇਰੇ ਤਿੰਨ ਪ੍ਰਕਰਮਾ ਕੀਤੀਆਂ ਹਨ। ਕਰਤੇ ਧਰਕੇ ਭੇਟ ਵਗੇਰੇ, ਉਸ ਤੋਂ ਬਾਅਦ ਆਪਣੇ ਹੱਥਾਂ ਤੋਂ ਜਿਹੜੀ ਕੋਈ ਭੇਟਾ ਸੀ ਉਹ ਲਹਿਣਾ ਜੀ ਦੇ ਅੱਗੇ ਰੱਖੀ ਹੈ। ਹੱਥ ਜੋੜ ਕੇ ਸੀਸ ਨਿਵਾਇਓ, ਇਸ ਤਰ੍ਹਾਂ ਦੋਵੇਂ ਹੱਥ ਜੋੜ ਕੇ ਤੇ ਸਿਰ ਨਵਾਇਆ ਹੈ। ਤਿੰਨ ਪ੍ਰਕਰਮਾ ਕਰਕੇ ਇਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਪਹਿਲਾਂ ਇਸ ਤਰ੍ਹਾਂ ਗੁਰੂ ਤਖ਼ਤ ਜੀ ਦੇ ਤਖ਼ਤ ਦੇਣ ਸਮੇਂ ਤਿੰਨੇ ਪ੍ਰਕਰਮਾ ਕੀਤੀਆਂ ਜਾਂਦੀਆਂ ਸਨ। ਮੱਥਾ ਟੇਕਿਆ ਜਾਂਦਾ, ਜਿਹਦਾ ਭਾਵ ਅਸੀਂ ਵੀ ਮਨ ਕਰਕੇ ਵੀ ਮੱਥਾ ਟੇਕਦੇ ਹਾਂ, ਬਾਣੀ ਕਰਕੇ, ਜ਼ੁਬਾਨ ਕਰਕੇ ਵੀ, ਰਸਨਾ ਕਰਕੇ ਵੀ, ਬਾਕਾਂ ਕਰਕੇ ਵੀ ਮੱਥਾ ਟੇਕਦੇ ਹਾਂ ਅਤੇ ਸਰੀਰ ਕਰਕੇ ਵੀ। ਵੀ ਮਨ ਹੈ ਸਰੀਰ ਜਾਂ ਮੁੱਖ ਜਾਂ ਹਾਜ਼ਰੀ ਜਵਾਨ ਹੈ, ਜਿਹਦੇ ਰਾਹੀਂ ਵਾਹਿਗੁਰੂ ਦੀ ਸਿਰ ਸਲਾਘਾ ਕਰਕੇ ਮਹਾਨ ਬਣਿਆ ਜਾਂਦਾ, ਜਾਂ ਇਹ ਸਰੀਰ ਹੈ। ਵੀ ਇਹ ਤਿੰਨਾਂ ਕਰਕੇ ਮੱਥਾ ਟੇਕਦੇ ਹਾਂ। ਪਰ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਖ਼ਤ ਦਿੱਤਾ ਹੈ, ਪੰਜ ਪਿਆਰੇ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਖੜਿਆ ਕੀਤੇ, ਪੰਜ ਪੈਸੇ ਨਾਲ ਯੇਰ ਜਿਗਾ ਕਲਗੀ ਆਦਿਕ ਲੈ ਕੇ ਸ੍ਰੀ ਸਾਹਿਬ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਭੇਟਾ ਰੱਖ ਕੇ ਫਿਰ ਆਪ ਜੀ ਨੇ ਪੰਜ ਪ੍ਰਕਰਮਾ ਕਰ ਕੀਤੀਆਂ, ਪੰਜ ਵਾਰੀ ਮੱਥਾ ਟੇਕਿਆ ਸੀ। ਉਦੋਂ ਤੋਂ ਲੈ ਕੇ ਸਿੱਖ ਪੰਥ ਵਿੱਚ ਇਹ ਪੰਜ ਪ੍ਰਕਰਮਾ ਜਿਹੜੀਆਂ ਹੈ ਉਹ ਕਰਨੀਆਂ ਸ਼ੁਰੂ ਹੋਈਆਂ। ਹੁਣ ਜਿਹੜਾ ਕੋਈ ਵੀ ਦੇਵਤਾ ਹੈ ਉਹਦੀਆਂ ਪ੍ਰਕਰਮਾ ਵੱਖਰੋ ਵੱਖਰੀਆਂ ਹੈ। ਇਹ ਕਿਸੇ ਦੀਆਂ ਇੱਕ ਪ੍ਰਕਰਮਾ, ਕਿਸੇ ਦੀ ਅੱਧੀ, ਕਿਸੇ ਦੀਆਂ ਤਿੰਨ ਪ੍ਰਕਰਮਾ, ਕਿਸੇ ਦੀਆਂ ਚਾਰ, ਕਿਸੇ ਦੀਆਂ ਸੱਤ ਕੀਤੀਆਂ ਜਾਂਦੀਆਂ। ਉਹ ਧਾਰਮਿਕ ਪੁਸਤਕਾਂ ਵਿੱਚ ਇਸ ਤਰ੍ਹਾਂ ਦਾ ਲਿਖਿਆ ਹੋਇਆ ਵੀ ਜੇ ਦੇਵੀ ਦੀ ਕਿਸੇ ਨੇ ਪ੍ਰਕਰਮਾ ਕਰਨੀ ਹੈ ਫਿਰ ਇੱਕ ਕਰੇ, ਬਹੁਤੀਆਂ ਨਾ ਕਰੇ। ਜੇ ਸੂਰਜ ਦੀ ਦੇਵਤੇ ਦੀਆਂ ਪਰਿਕਰਮਾ ਕਰਨੀਆਂ ਫਿਰ ਸੱਤ ਕਰੇ। ਇਸੇ ਤਰ੍ਹਾਂ ਜਿਹੜਾ ਅਗਨੀ ਦੇਵਤਾ ਉਹਦੀਆਂ ਵੀ ਪਰਿਕਰਮਾ ਸੱਤ ਹੀ ਕਰੇ ਅਤੇ ਗਣੇਸ਼ ਦੀਆਂ ਪਰਿਕਰਮਾ ਕਰਨੀਆਂ ਤਾਂ ਤਿੰਨ ਕਰੇ ਅਤੇ ਇਸੇ ਤਰ੍ਹਾਂ ਵਿਸ਼ਨੂੰ ਦੀਆਂ ਚਾਰ ਪਰਿਕਰਮਾ ਹਨ ਅਤੇ ਸ਼ਿਵ ਦੀ ਹੈ ਅੱਧੀ ਪਰਿਕਰਮਾ। ਜਿੰਨੇ ਵੀ ਹੈ ਸ਼ਿਵ ਜੀ ਨੂੰ ਮੱਥਾ ਟੇਕਣ ਵਾਲੇ ਆ ਅੱਧੇ ਜਾ ਕੇ ਪਿੱਛੇ ਵਾਪਸ ਉਲਟ ਕੇ ਆ ਜਾਂਦੇ, ਅੱਧੀ ਇੱਧਰੋਂ ਕਰਦੇ ਅੱਧੀ ਉੱਧਰ ਕਰਦੇ ਹੁੰਦੇ ਆ। ਇਸ ਤਰ੍ਹਾਂ ਇਹ ਇੱਕ ਪਰਿਕਰਮਾ ਸਿੱਖ ਪੰਥ ਵਿੱਚ ਸਹਿਜੇ ਵੀ ਚਲੀ ਜਾਂਦੀ ਵੀ ਘੱਟ ਤੋਂ ਘੱਟ ਇੱਕ ਪਰਿਕਰਮਾ ਅਤੇ ਜਾਂ ਤਿੰਨ ਜਾਂ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਪੰਜ ਕੀਤੀਆਂ ਸਨ। ਪੂਰਨ ਰੂਪ ਵਿੱਚ ਪੰਜ ਪਰਿਕਰਮਾ ਹੈ, ਇੱਕ ਹੈ ਜਿਹੜੀ ਅਸੀਂ ਹਮੇਸ਼ਾ ਕਰਦੇ ਹਾਂ ਸੁੱਤੇ ਸਿੱਧ ਵੀ ਜਦੋਂ ਵੀ ਮੱਥਾ ਟੇਕਣਾ ਘੱਟ ਤੋਂ ਘੱਟ ਇੱਕ ਪਰਿਕਰਮਾ ਜ਼ਰੂਰ ਕਰਨੀ ਹੈ। ਸੋ ਇਹ ਜਾਣੀ ਗੁਰੂ ਘਰ ਦੀ ਮਰਯਾਦਾ ਹੈ, ਜਿਹਨਾਂ ਨੂੰ ਤਾਂ ਇਹ ਇਤਿਹਾਸ ਰਾਹੀਂ ਉਹਨਾਂ ਨੇ ਸੁਣਿਆ ਉਹ ਤਾਂ ਜਦੋਂ ਮੱਥਾ ਟੇਕਦੇ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਵਾਰੀ ਉਹ ਪਰਿਕਰਮਾ ਕਰਕੇ ਫਿਰ ਦੂਜੀ ਵਾਰ ਆ ਕੇ ਮੱਥਾ ਟੇਕਦੇ ਹੈ। ਜਿਹਨਾਂ ਨੂੰ ਨਹੀਂ ਹੈ ਉਹ ਇਸ ਰਾਹੀਂ ਕਈ ਤਾਂ ਫੌਜੀਆਂ ਨੂੰ ਸਲੂਟ ਜਿਹਾ ਮਾਰ ਕੇ ਹੀ ਸਾਰਦੇ ਨੇ ਖੜੇ ਖੜੇ ਹੀ ਅਸੀਂ ਬਹਿ ਜਾਂਦੇ। ਇੱਥੇ ਆ ਕੇ ਦੇਖਿਆ ਜਾਂਦਾ ਇੱਥੇ ਜਦੋਂ ਰਹਿਣੀ ਬਹਿਣੀ ਸਹਿਣੀ ਕਹਿਣੀ ਆਦਿ ਇੱਕ ਸੰਗਤ ਵਿੱਚ ਆ ਕੇ ਮਨੁੱਖ ਨੂੰ ਹਾਸਲ ਹੁੰਦੀ ਹੈ ਵੀ ਸੰਗਤ ਵਿੱਚ ਕਿਵੇਂ ਬਹਿਣਾ ਹੈ ਅਤੇ ਸੰਗਤ ਵਿੱਚ ਰਹਿਣਾ ਕਿਵੇਂ ਹੈ ਅਤੇ ਸੰਗਤ ਵਿੱਚ ਕਹਿਣੀ ਕਰਨਾ ਕਿਵੇਂ ਹੈ ਅਤੇ ਉਹ ਸਾਰਾ ਕੁਛ ਜਿਹੜਾ ਅਤੇ ਜਿਹੜਾ ਸੰਗਤ ਵਿੱਚ ਰਹਿ ਕੇ ਕਿਸੇ ਦੇ ਅਪਸ਼ਬਦ ਨੂੰ ਸਹਾਰ ਲੈਣਾ ਹੈ ਕਿਵੇਂ ਕਰ ਦੇਣਾ ਸਹਿ ਲੈਣਾ ਇਹ ਵੀ ਸੰਗਤ ਰਾਹੀਂ ਪਤਾ ਚੱਲਦਾ। ਇਸ ਤਰ੍ਹਾਂ ਹੀ ਇਹ ਜਿਹੜੀ ਕੋਈ ਪਰਿਕਰਮਾ ਹੈ ਉਹਦੀਆਂ ਕੋਈ ਇਹ ਵਿਚਾਰ ਹੈ। 52 ਭਾਗਵਤ ਵਿੱਚ ਐਸਾ ਵੀ ਪ੍ਰਸੰਗ ਆਉਂਦਾ ਹੈ ਇੱਕ ਵਾਰੀ ਜਿੰਨੇ ਦੇਵੀ ਦੇਵਤੇ ਇਕੱਠੇ ਹੋਏ ਅਤੇ ਸਾਰੇ ਕਹਿਣ ਲੱਗੇ ਵੀ ਅਸੀਂ ਮਹਾਨ ਹੈ, ਦੂਜੇ ਕਹਿੰਦੇ ਅਸੀਂ ਵੀ ਘੱਟ ਨਹੀਂ ਹੈ, ਆਪੋ ਆਪਣੀਆਂ ਸ਼ੇਖੀਆਂ ਮਾਰਨ ਲੱਗੇ ਕਹਿੰਦੇ ਵੀ ਮੈਂ ਮਹਾਨ ਹੈ ਮੈਂ ਮਹਾਨ ਹਾਂ। ਫਿਰ ਕਹਿੰਦੇ ਵੀ ਕੋਈ ਸ਼ਰਤ ਰੱਖੋ ਜਿਹਦੇ ਕਰਕੇ ਜਿਹੜਾ ਉਹ ਸ਼ਰਤ ਪੂਰੀ ਕਰਦੇ ਉਹਨੂੰ ਮਹਾਨ ਗਿਣ ਲਿਆ ਜਾਏ, ਉਹਨੂੰ ਮੱਥਾ ਟੇਕਿਆ ਜਾਏ, ਉਹਨੂੰ ਮੰਨਿਆ ਜਾਏ ਪੂਜਨੀਕ। ਫਿਰ ਉਸ ਵੇਲੇ ਜਦੋਂ ਪੁੱਛ ਪੜਤਾਲ ਹੋਈ ਵੀ ਕਿਵੇਂ ਇਹ ਕਿਹਾ ਗਿਆ ਵੀ ਜਿਹੜਾ ਸਾਰੀ ਧਰਤੀ ਦੀ ਜਿਹੜੀ ਪਰਿਕਰਮਾ ਹੈ ਨਾ ਸਭ ਤੋਂ ਪਹਿਲਾਂ ਕਰਕੇ ਅਤੇ ਇਹ ਸ਼ਿਵ ਜੀ ਦੇ ਕੋਲ ਆ ਕੇ ਬੈਠ ਜਾਏ ਅਤੇ ਕਹਿੰਦੇ ਉਹ ਮੰਨਿਆ ਜਾਊਗਾ ਵੀ ਸਭ ਤੋਂ ਮਹਾਨ ਹੈ। ਇਹ ਸ਼ਿਵ ਜੀ ਨੇ ਕਿਹਾ ਸੀ ਵੀ ਸਾਰੀ ਧਰਤੀ ਦੀ ਪਰਿਕਰਮਾ ਜਿਹੜਾ ਪਹਿਲਾਂ ਕਰਿਆ ਵੇ ਨਾ ਉਹ ਮੁਖੀ ਹੋਊਗਾ ਵੱਡਾ ਦੇਵਤਾ ਮੰਨਿਆ ਜਾਊ। ਬਾਕੀ ਜਿਹੜੇ ਦੇਵਤੇ ਸੀ ਕਿਸੇ ਕੋਲ ਕੋਲਾ ਹੈ ਕਿਸੇ ਕੋਲ ਹਰਨ ਹੈ ਅਤੇ ਕਿਸੇ ਕੋਲ ਹਾਥੀ ਹੈ। ਜਿਹੜਾ ਪਾਰਵਤੀ ਦਾ ਪੁੱਤਰ ਗਣੇਸ਼ ਸੀ ਇਹਦੇ ਵਿਚਾਰੇ ਹੁਣ ਸਵਾਰੀ ਚੂਹਾ ਹੈ, ਉਹ ਜਿਹੜੇ ਬਾਕੀ ਸੀ ਸਾਰੇ ਆਪੋ ਆਪਣੀਆਂ ਸਵਾਰੀਆਂ 'ਤੇ ਉਹਨਾਂ ਨੇ ਦੌੜ ਲਾ ਤੀ। ਇਹ ਵਿਚਾਰਾ ਨਿੰਮੋ ਝੂਣਾ ਜਿਹਾ ਹੋ ਕੇ ਪਾਰਵਤੀ ਮਾਂ ਕੋਲਾ ਬੈਠਾ ਕਹਿੰਦੇ ਤੂੰ ਨਹੀਂ ਗਿਆ ਪਰਿਕਰਮਾ ਕਰਨ ਗਣੇਸ਼? ਕਹਿੰਦਾ ਮਾਤਾ ਜੀ ਮੈਨੂੰ ਤਾਂ ਤੁਹਾਡੀ ਲਾਜ ਹੈ ਤੁਸੀਂ ਰੱਖਣੀ ਹੈ। ਅਤੇ ਉਹ ਹੁਣ ਕਿਸੇ ਕੋਲ ਹਾਥੀ ਹੈ ਕਿਸੇ ਕੋਲ ਹਰਨ ਹੈ ਕਿਸੇ ਕੋਲ ਘੋੜਾ ਹੈ, ਇਸ ਕਰਕੇ ਤੁਸੀਂ ਹੁਣ ਕੋਈ ਢੰਗ ਤਰੀਕਾ ਸੋਚੋ ਜਿਸ ਕਰਕੇ ਮੈਂ ਪੂਜਨੀਕ ਬਣ ਜਾ ਮੈਂ ਸਤਿਕਾਰਯੋਗ ਬਣ ਜਾ। ਉਸ ਪਾਰਵਤੀ ਕਹਿੰਦੇ ਵੀ ਤੂੰ ਉਹ ਕਰ ਦੋ ਅੱਖਰ ਧਰਤੀ 'ਤੇ ਲਿਖ ਲਾ, ਇੱਕ ਤਾਂ ਰਾਰਾ ਇੱਕ ਤਾਂ ਮੰਮਾ। ਕਹਿੰਦੇ ਰਾਮ ਦੀਆਂ ਤੂੰ ਸੱਤ ਪਰਿਕਰਮਾ ਕਰ ਰਹੇ, ਸੱਤ ਵੇਰੀ ਮੱਥਾ ਟੇਕ ਦੇ ਬਸ ਪਰ ਤੇਰੀ ਗੱਲ ਬਣ ਜਾਊ। ਅਤੇ ਇਹਨੇ ਬਸ ਉਹ ਹੱਥਾਂ ਵਿੱਚ ਚੌਲ ਜਿਹੇ ਲੈ ਕੇ ਨਾ ਬਸ ਉਹ ਪਰਿਕਰਮਾ ਉਹ ਰਾਮ ਰਾਮ ਦੀਆਂ ਸ਼ੁਰੂ ਕਰਨੀਆਂ ਕਰਤੀਆਂ ਅਤੇ ਚੌਲ ਦੇ ਖਿਲਾਰਨੇ ਸ਼ੁਰੂ ਕਰਤੇ। ਮੋਜਨਾ ਉੱਥੇ ਹੀ ਮੱਥਾ ਜਾ ਕੇ ਟੇਕ ਕੇ ਬਹਿ ਗਿਆ। ਉਹ ਪਰਮੇਸ਼ੁਰ ਦੇ ਹੁਣ ਨਾਮ ਦੀ ਕਲਾ ਸਭ ਉੱਚੇ ਉੱਪਰ ਉੱਚਾ ਨਾਂ ਬਾਣੀ ਵਿੱਚ ਲਿਆ ਵੀ ਰੱਬ ਨਾਂ ਜਿਹੜਾ ਵੱਡਾ ਹੈ ਨਾ ਉਹਦਾ ਨਾਂ ਹੈ, ਜਿਹੜਾ ਨਾਂ ਦੀਆਂ ਪਰਿਕਰਮਾ ਕਰਦੇ ਸਾਰੇ ਰੱਬ ਦੀਆਂ ਸਾਰੇ ਵਿਆਪਕ ਦੀਆਂ ਪਰਿਕਰਮਾ ਹੋ ਜਾਂਦੀਆਂ। ਧਰਤੀ ਤਾਂ ਕਿੱਧਰ ਰਹਿ ਗਈਆਂ, ਰੱਬ ਦੀਆਂ ਪਰਿਕਰਮਾ ਉਹ ਕਰ ਲੈਂਦਾ ਹੈ ਜਿਹੜਾ ਨਾਮ ਦੇ ਗਿਰਦ ਗਿਰਦ ਘੁੱਕ ਜਾਏ। ਅਤੇ ਉਹ ਨਾਮ ਦੀ ਕਲਾ ਐਸੀ ਵਰਤੀ ਹੈ ਜਿਹੜੇ ਦਿਨੇ ਦੇਵੀ ਦੇਵਤੇ ਆਪੋ ਆਪਣੀਆਂ ਪਸਾਰੀਆਂ ਭਜਾਈ ਜਾਂਦੇ ਕਿ ਦੇਖ ਰਹੇ ਵੀ ਚੌਲ ਦੇ ਖਿਲਰੇ ਪਏ ਹੈ। ਅਤੇ ਜਿਹੜਾ ਗਣੇਸ਼ ਜੀ ਉਹ ਸਵਾਰੀ ਸੀ ਚੂਹਾ ਉਹਦੇ ਉਹ ਪਹੁੰਚੇ ਜੇ ਦਿਸਦੇ ਆ ਵੀ ਗਣੇਸ਼ ਜੀ ਅੱਗੇ ਜਾ ਰਹੇ ਸਾਰਿਆਂ ਦਾ। ਇੱਧਰ ਜਦੋਂ ਆ ਕੇ ਦੇਖਿਆ ਸ਼ਿਵ ਜੀ ਅਤੇ ਪਾਰਵਤੀ ਕੋਲ ਬੈਠਾ ਵੀ ਇਹੀ ਉੱਥੇ ਸੀ ਪਹਿਲਾਂ, ਇਹ ਤਾਂ ਪਤਾ ਨਹੀਂ ਵੀ ਗਿਆ ਹੀ ਕਿਤੇ ਨਹੀਂ, ਇੱਥੇ ਹੀ ਮੱਥਾ ਟੇਕ ਕੇ ਬਹਿ ਗਿਆ। ਉਹ ਨਾਮ ਦੀ ਕਲਾ ਐਸੀ ਹੋ ਗਈ ਹੈ। ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜੀਵੀਐ ਇੱਕ ਵਾਰ ਵੀ, ਨਾਮ ਦੀ ਵਡਿਆਈ ਮਹਾਨ ਹੈ। ਇਸ ਤਰ੍ਹਾਂ ਇਹ ਪਰਿਕਰਮਾ ਕਰਨ ਕਰਕੇ ਨਾ ਉਹ ਪਰਮੇਸ਼ਰ ਦੇ ਨਾਮ ਦੀ ਗਣੇਸ਼ ਮਹਾਨ ਬਣ ਗਿਆ। ਅਤੇ ਸਾਰਿਆਂ ਨੇ ਮੰਨ ਲਿਆ ਵੀ ਜਿੱਥੇ ਵੀ ਕੋਈ ਉਹ ਸਭ ਤੋਂ ਪਹਿਲਾਂ ਜਿਹੜੀ ਕੋਈ ਭੇਟਾ ਪੂਜਾ ਹੈ ਮੰਨਤਾ ਉਹ ਗਣੇਸ਼ ਹੀ ਕੀਤੀ ਜਾਏ। ਹੁਣ ਹਿੰਦੂ ਮਤ ਵਿੱਚ ਸਭ ਤੋਂ ਪਹਿਲਾਂ ਜੇ ਕੋਈ ਭੇਟਾ ਪੂਜਾ ਕਰਦਾ ਹੈ ਤਾਂ ਗਣੇਸ਼ ਦੀਆਂ ਲੱਡੂ ਲੁਜੂ ਦਿਆ ਕੇ ਦਿੰਦਾ ਹੁੰਦਾ ਹੈ। ਸਿੱਖਾਂ ਦੇ ਤਾਂ ਪਤਾਸੇ ਅਤੇ ਮਿਸ਼ਰੀ ਹੈ ਅਤੇ ਕੜਾਹ ਪ੍ਰਸ਼ਾਦ ਹੈ, ਜਿਨ੍ਹਾਂ ਨੂੰ ਨਹੀਂ ਪਤਾ ਉਹ ਆ ਚੱਕੀ ਫਿਰਦੇ ਹੁੰਦੇ ਗੁਰਦੁਆਰੇ। ਸੋ ਰਹੁ ਵਿਚਾਰ, ਇਹ ਵੀ ਕੋਈ ਵਿਚਾਰਨ ਵਾਲੀ ਹੈ ਵੀ ਗੁਰੂ ਘਰ ਦਾ ਪ੍ਰਸ਼ਾਦ ਕੀ ਹੈ, ਉਹ ਮਿਸ਼ਰੀ ਹੈ ਜਾਂ ਪਤਾਸੀ ਹੈ ਜਾਂ ਤਿੰਨ ਮੀਲ ਦਾ ਕੜਾਹ ਪ੍ਰਸ਼ਾਦ, ਤਿੰਨ ਹੀ ਹੈ, ਚੌਥਾ ਤਾਂ ਜੇ ਨਹੀਂ ਹੈ ਤਾਂ ਫਿਰ ਗੁੜ ਹੈਗਾ। ਜਦੋਂ ਮਹਾਰਾਜ ਜੱਸੀ ਪਿੰਡ ਆਏ ਆ ਬਕਸਰ ਜਿੱਥੇ ਗੁਰਦੁਆਰਾ ਬਣਿਆ, ਇੱਥੇ ਬੇਅੰਤ ਬੇਅੰਤ ਗੁੜ ਦੀਆਂ ਭੇਲੀਆਂ ਜੀਆਂ ਨਗਰ ਨੇ ਲਿਆ ਕੇ ਰੱਖਦੀਆਂ ਸੀ ਮਹਾਰਾਜ ਅੱਗੇ। ਅਤੇ ਖਾਲਸੇ ਫਿਰ ਉਹ ਫਿੱਤੇ ਮਹਾਰਾਜ ਕਹਿੰਦੇ ਵੀ ਅੱਜ ਬਈ ਰੱਜ ਰੱਜ ਕੇ ਗੁੜੀ ਖਾਓ, ਅੱਜ ਲੰਗਰ ਨਹੀਂ ਛਕਣਾ ਹੈ। ਅਤੇ ਫਿਰ ਜਦੋਂ ਅਗਲੇ ਦਿਨ ਮਹਾਰਾਜ ਚੱਲੇ ਸੀ ਅਤੇ ਇਸ ਤਰ੍ਹਾਂ ਫਿਰ ਆਪ ਜੀ ਨੇ ਮੁੱਖੋਂ ਬਚਨ ਕੀ, ਜੱਸੀ ਆਏ ਚਲੇ ਗੁੜ ਖਾਏ ਚਲੇ। ਉਦੋਂ ਤੋਂ ਲੈ ਕੇ ਗੁਰੂ ਘਰ ਦੇ ਵਿੱਚ ਚੌਥਾ ਜਿਹੜਾ ਪ੍ਰਸ਼ਾਦ ਆ ਉਹ ਗੁੜ ਦਾ ਪ੍ਰਵਾਨ ਹੋਇਆ ਹੈ। ਵੀ ਗੁੜ ਦੀ ਭੇਲੀ ਗੁੜ ਦੀ ਰੇੜੀ ਲਿਆ ਕੇ ਗੁਰੂ ਮਹਾਰਾਜ ਅੱਗੇ ਰੱਖ ਦਿਓ। ਇਹ ਹੈ ਪਰਿਕਰਮਾ ਅਤੇ ਪ੍ਰਸ਼ਾਦ ਦੀ ਕੁਝ ਵਿਚਾਰ ਜੀ, ਜਿਵੇਂ ਰਿਹਾਸ ਵਿੱਚ ਆਉਂਦੀ ਹੈ ਮਾਤੜਾ ਨੇ ਸਿੱਖ ਸਾਲ ਵਿੱਚੋਂ ਸੁਣੀ ਹੈ। ਕਈ ਵਾਰੀ ਕੋਈ ਪੁੱਛ ਪੁਛਾ ਲੈਂਦਾ ਵੀ ਕਿਹੜਾ ਪ੍ਰਸ਼ਾਦ ਗੁਰੂ ਘਰ ਦੇ ਵਿੱਚ ਮਨਜ਼ੂਰ ਹੈ, ਕਿੰਨੀਆਂ ਪਰਿਕਰਮਾ ਕਰਨੀਆਂ ਯੋਗ ਹੈ। ਇੱਕ ਤਾਂ ਜ਼ਰੂਰੀ ਹੈ, ਪੰਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਜ ਬਾਣੀਆਂ ਦਾ ਨਿ੤ ਨੇ, ਪੰਜਾਂ ਨੂੰ ਅੰਮ੍ਰਿਤ ਛਕਾਇਆ, ਪੰਜਾਂ ਦਾ ਸੀਸ ਲਏ ਸੀ, ਪੰਜਾਂ ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ ਛਕਾਇਆ ਸੀ, ਪੰਜ ਹੀ ਪਰਿਕਰਮਾ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਸੀ ਗੁਰੂ ਘਰ ਦੇ ਵਿੱਚ। ਇਸ ਕਰਕੇ ਪੰਜ ਪਰਿਕਰਮਾ ਪ੍ਰਵਾਨੀਕ ਹਨ। ਲਹਿਣਾ ਪਿਖ ਡਰਿਓ ਬਿਸਮਾਇਓ, ਜਦੋਂ ਗੁਰੂ ਨਾਨਕ ਸਾਹਿਬ ਨੇ ਪਰਿਕਰਮਾ ਕਰਕੇ ਪੰਜ ਪੈਸੇ ਨਾਲ ਰੱਖ ਕੇ ਮੱਥਾ ਟੇਕਿਆ, ਲਹਿਣਾ ਜੀ ਵੇਖ ਕੇ ਤਾਂ ਮਨ ਵਿੱਚ ਬਹੁਤ ਡਰ ਭੈ ਸਹਿਤ ਹੋ ਗਏ। ਔਰ ਵਿਚਾਰ ਬਿਪਰੀਤ ਮਹਾਨਾ, ਆਪਣੇ ਹਿਰਦੇ ਵਿੱਚ ਵਿਚਾਰਿਆ ਵੀ ਇਹ ਤਾਂ ਬਹੁਤ ਹੀ ਉਕਟਾ ਜਾਂ ਬਹੁਤ ਹੀ ਉੱਟੀ ਜੀ ਗੱਲ ਕੀਤੀ ਹੈ। ਤੇ ਚਿਨ ਇਹ ਬਿਦ ਬਚਨ ਬਖਾਨਾ, ਡਰਿਆ ਹੋਇਆ ਨੇ ਇਸ ਤਰ੍ਹਾਂ ਦਾ ਬਚਨ ਲਹਿਣਾ ਜੀ ਨੇ ਕਿਹਾ। ਔਰ ਤੁਮ ਕਰਤਾਰ ਸਰਬ ਸਿਰ ਤਾਜਾ, ਹਾਂ ਮਹਾਰਾਜ ਤੁਸੀਂ ਕਰਤਾਰ ਹੋ ਸਾਰੇ ਸਾਰਿਆਂ ਦੇ ਸਿਰ ਤਾਜ ਹੋ, ਸਿਰ ਤੋਮਣੀ ਹੋ ਪਰਮ ਪਰਮੇਸ਼ਵਰ ਸ੍ਰੀ ਮਹਾਰਾਜਾ। ਗੁਰੂ ਨਾਨਕ ਸਾਹਿਬ ਤੁਸੀਂ ਮਹਾਨ ਪਰਮੇਸ਼ਵਰ ਵੱਡੇ ਈਸ਼ਵਰ ਹੋ, ਈਸ਼ਵਰਾਂ ਦੇ ਈਸ਼ਵਰ ਤੇ ਰਾਜਿਆਂ ਮਹਾਰਾਜਿਆਂ ਦੇ ਮਹਾਰਾਜਾ ਹੋ। ਜਿਸ ਧਨ ਕੋ ਤੁਮਨੇ ਸਿਰ ਨਿਆਇਓ, ਜਿਸ ਮਹਾਰਾ ਮੇਰੇ ਸਰੀਰ ਨੂੰ ਤੁਸੀਂ ਸਿਰ ਝੁਕਾਇਆ ਹੈ, ਉਸ ਤੋਂ ਵੱਡੇ ਦੁੱਖ ਮੈਂ ਲੱਖ ਪਾਇਓ, ਤਾਂ ਸਰੀਰ ਨੂੰ ਬਹੁਤ ਵੱਡੇ ਦੁੱਖ ਦੇਣ ਯੋਗ ਪਜਾਣਿਆ ਹੈ। ਦੋਹਰਾ ਸੁਣ ਕੇ ਸ੍ਰੀ ਗੁਰ ਤਬ ਕਹਿਓ। ਗੁਰੂ ਮਹਾਰਾਜ ਨੇ ਸੁਣ ਕੇ ਤਦੋਂ ਲੈਣਾ ਜੀ ਨੂੰ ਆਖਿਆ, ਕਿਰਪਾ ਰਸੀਲੇ ਨੈਣ, ਕਿਰਪਾ ਨਾਲ ਸੋਹਣੇ ਨੇਤਰ ਭਰੇ ਹੋਏ, ਪੁਰਖਾ ਬਸ ਤੂਸ਼ਣ ਕਰ ਹੋ। ਗੁਰੂ ਮਹਾਰਾਜ ਕਹਿੰਦੇ ਲੈਣੇ ਪੁਰਖ, ਬਸ ਤੂੰ ਚੁੱਪ ਕਰ ਜਾ, ਬਹਰੋਂ ਨਾ ਬੋਲੋ ਬੈਨ, ਨਾ ਕੋਈ ਮੁੱਖੋਂ ਐਸਾ ਵਚਨ ਬੋਲ ਦੇ ਵੀ ਇਹ ਸਰੀਰ ਨੂੰ ਦੁੱਖ ਹੋਵੇ। ਚੌਪਈ ਜੋ ਉਚਰਹ ਸੋ ਹੋਵੇ ਸਾਚੀ, ਕਿਉਂਕਿ ਹੁਣ ਤੁਸੀਂ ਮਹਾਨ ਬਣ ਗਏ ਹੋ, ਜੋ ਮੁੱਖੋਂ ਕਹੋਗੇ ਉਸੇ ਵੇਲੇ ਹੁਣ ਪੂਰਾ ਹੋ ਜਾਏਗਾ। ਪੁੰਨ ਅਰਸ ਕਰੋ ਨ ਗਿਰਾ ਉਬਾਚੀ, ਇਸ ਕਰਕੇ ਫਿਰ ਦੂਜੀ ਵਾਰ ਇਸ ਤਰ੍ਹਾਂ ਦਾ ਬਚਨ ਨਹੀਂ ਕਹਿਣਾ ਜੋ ਪਿੱਛੇ ਨਿਕਲ ਗਿਆ, ਵੀ ਜਿਸੇ ਇਹਨੂੰ ਮੱਥਾ ਟੇਕਿਆ ਉਹਨੂੰ ਬਹੁਤਾ ਦੁੱਖ ਮਿਲਣਾ ਚਾਹੀਏ, ਦੁੱਖ ਦੇ ਯੋਗ ਹੈ। ਆਏ ਸਮੰਨਹ ਅਸ ਮਤ ਮੋਰੇ, ਮਹਾਰਾਜ ਕਹਿੰਦੇ ਸਾਡਾ ਹੀ ਮਤ ਤਾਂ ਇਹੀ ਹੈ ਵੀ ਆਗਿਆ ਨੂੰ ਮੰਨਣਾ ਤੁਸੀਂ। ਭਾ ਸਭ ਕੋ ਗੁਰ ਹੋਇ ਜਗ ਚੇਰੋ, ਸਾਰਾ ਸੰਸਾਰ ਹੁਣ ਤੁਹਾਡਾ ਸੇਵਕ ਹੋਵੇਗਾ, ਅੱਜ ਤੋਂ ਤੁਸੀਂ ਸਾਰੇ ਸੰਸਾਰ ਦੇ ਗੁਰੂ ਹੋ ਗਏ। ਅੰਗਦ ਨਾਮ ਆਜ ਤੇ ਹੋਈ, ਅੱਜ ਤੋਂ ਬਾਅਦ ਹੁਣ ਤੁਹਾਡਾ ਨਾਮ ਜਿਹੜਾ ਲੈਣਾ ਨਹੀਂ ਹੈ, ਸ੍ਰੀ ਅੰਗਦ ਦੇਵ ਗੁਰੂ ਅੰਗਦ ਦੇਵ ਦੀ ਹੋ ਜਾਏਗਾ। ਨਿਜ ਅੰਗਨ ਤੇ ਕੀਨੋ ਤੋਹੀ, ਅਸੀਂ ਆਪਣੇ ਅੰਗਾਂ ਤੋਂ ਤੁਹਾਨੂੰ ਕਹਿੰਦੇ ਪ੍ਰਗਟ ਕਰ ਲਿਆ, ਅੰਗਾਂ ਜੱਫੀ ਵਿੱਚ ਲੈ ਕੇ ਅੰਗਦ ਬਣਾ ਲਿਆ। ਸਿਮਰਨ ਸਤ ਨਾਮ ਪ੍ਰਗਟਾਵੋ, ਅਸੀਂ ਇਹ ਗੁਰਤਾ ਗੱਦੀ ਦੇ ਤਖ਼ਤ ਤੇ ਬੈਠ ਕੇ ਸਤ ਨਾਮ ਵਾਹਿਗੁਰੂ ਦਾ ਸਿਮਰਨ ਕਰਨਾ, ਸਭ ਵਿੱਚ ਪ੍ਰਗਟ ਕਰਨਾ, ਉਪਦੇਸ਼ ਦੇਣਾ। ਜਹ ਤਹ ਸਿੱਖੀ ਰੀਤ ਚਲਾਵੋ, ਜਿੱਥੇ ਕਿੱਥੇ ਹਰ ਥਾਂ ਗੁਰਸਿੱਖੀ ਰੀਤੀ ਮਜ਼ਾਰਾ ਚਲਾਉਣੀ ਤਸਾਂ। ਅਸ ਕਹਿ ਪ੍ਰਭ ਦਾ ਰੂਪ ਸੁਹਾਇਓ, ਇਸ ਤਰ੍ਹਾਂ ਮਹਾਰਾਜ ਨੇ ਜਦੋਂ ਕਿਹਾ ਹੈ ਦੋ ਸਰੂਪ ਕਹਿੰਦੇ ਸੋਭਨੀਕ, ਇੱਕ ਗੁਰੂ ਅੰਗਦ ਸਾਹਿਬ ਦਾ, ਦੂਸਰਾ ਗੁਰੂ ਨਾਨਕ ਸਾਹਿਬ ਦਾ। ਜਨ ਸ੍ਰੀ ਗੰਗ ਤਰੰਗ ਉਠਾਇਓ, ਤਾਂ ਮਾਨੋ ਜਿਵੇਂ ਗੰਗਾ ਤੋਂ ਕਹਿੰਦੇ ਛਲ ਉੱਠ ਕਰੇ, ਤਰੰਗ ਉੱਠ ਕਰੇ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਗੰਗਾ ਰੂਪ ਹੈ, ਗੁਰੂ ਅੰਗਦ ਸਾਹਿਬ ਜੀ ਛਲ ਰੂਪ ਉੱਠ ਖੜੋਏ ਹੋਏ ਹੈ। ਨੀਕੇ ਦਿਪਿਓ ਪ੍ਰਕਾਸ਼ ਵਿਸਾਲਾ, ਗੁਰੂ ਅੰਗਦ ਸਾਹਿਬ ਦਾ ਜਿਹੜਾ ਪ੍ਰਕਾਸ਼ ਹੈ ਚੰਗੀ ਤਰ੍ਹਾਂ ਕਹਿੰਦੇ ਪ੍ਰਕਾਸ਼ਿਆ। ਜੋ ਮਿਸਾਲ ਤੇ ਜਗੇ ਮਸਾਲਾ, ਇਸ ਤਰ੍ਹਾਂ ਜਗ ਦੀ ਮਿਸਾਲ ਤੋਂ ਦੂਸਰੀ ਮਿਸਾਲ ਜਗ ਪਵੇ, ਜਗ ਮਹਿ ਉਲਟੀ ਗੰਗ ਵਹਾਈ। ਇਹ ਗੁਰੂ ਨਾਨਕ ਸਾਹਿਬ ਜੀ ਨੇ ਕਹਿੰਦੇ ਇਸ ਤਰ੍ਹਾਂ ਦੀ ਮਰਯਾਦਾ ਕਰਕੇ ਨਾ ਸੰਸਾਰ ਦੇ ਵਿੱਚ ਕਹਿੰਦੇ ਉਲਟੀ ਗੰਗਾ ਚਲਾ ਦਿੱਤੀ ਹੈ। ਸਿੱਖ ਕੋ ਕਰ ਗੁਰ ਕੀ ਵਡਿਆਈ, ਪਹਿਲਾਂ ਉਹਨੂੰ ਸਿੱਖ ਬਣਾਇਆ ਹੈ, ਫਿਰ ਉਸ ਤੋਂ ਬਾਅਦ ਗੁਰਿਆਈ ਗੱਦੀ ਦੀ ਵਡਿਆਈ ਦੇ ਦਿੱਤੀ। ਇਸ ਪ੍ਰਕਾਰ ਤੇ ਤਖਤ ਬਿਠਾਇਓ, ਹਾਂ ਕਵੀ ਜੀ ਕਹਿੰਦੇ ਹੇ ਸਰੋਤਾ ਜਨੋ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਤਖ਼ਤ ਉੱਪਰ ਗੁਰੂ ਅੰਗਦ ਸਾਹਿਬ ਜੀ ਨੂੰ ਬਿਠਾ ਦਿੱਤਾ। ਬਹਰੋ ਸਭ ਸੋ ਬਚਨ ਲਾਇਓ, ਉਦੋਂ ਬਾਹਰ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੇ ਸਾਰੀਆਂ ਸਿੱਖ ਸੰਗਤਾਂ ਨੂੰ ਉਹ ਬਚਨ ਕਿਹਾ, ਜਿਹੜੇ ਬਚਨ ਫਿਰ ਗੁਰਤਾ ਗੱਦੀ ਦੇ ਤਖ਼ਤ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਖਾਰਬਿੰਦ ਤੋਂ ਕਹੇ ਸਨ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਸੁਣ ਲਵਾਂਗੇ। ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ। ਜਗ ਮਹਿ ਉਲਟੀ ਗੰਗ ਵਹਾਈ, ਸਿੱਖ ਕੋ ਕਰ ਗੁਰ ਦੀ ਵਡਿਆ ਗੁਰਿਆਈ, ਇਸ ਪ੍ਰਕਾਰ ਤੇ ਤਖਤ ਬਿਠਾਇਓ, ਬਹਰੋ ਸਭ ਸੋ ਬਚਨ ਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇ, ਹੇ ਗੋਵਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾਇਆ ਧਾਰ, ਹੇ ਠਾਕੁਰ ਹਾਂ ਦਾਸ ਰੋ ਨਿਰਗੁਣ ਗੁਣ ਨਹੀਂ ਕੋਈ,